ਗੁਰੂ ਸਾਹਿਬ ਜੀਓ, ਲੋਭ ਆਦ ਜੇ ਮਹਿਦ ਬਿਕਾਰਾ, ਲੇਸ਼ ਨਹੀਂ ਨੀਕੇ ਨਿਰਤਾਰਾ, ਇਮ ਕਹਿ ਰੈਨ ਬਿਖੈ ਪਾਰ ਸੋਵਾ, ਭੋਰ ਭਏ ਲਵਪੁਰ ਮਗ ਜੋਵਾ। ਲੋਭ ਆਦ ਜੇ ਮਹਿਦ ਬਿਕਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਕਈ ਰੋਜ਼ ਤੋਂ ਜਿਵੇਂ ਬੌਲੀ ਸਾਹਿਬ ਦੀ ਸਿਰਜਣਾ ਹੋਈ ਉਹ ਪ੍ਰਸੰਗ ਸਰਵਣ ਕਰ ਰਹੇ ਸੀ। ਇਸ ਤੋਂ ਉਪਰੰਤ ਭਾਈ ਸਾਹਿਬ ਭਾਈ ਰਾਮ ਕੌਰ ਜੀ ਦੇ ਪਾਸ ਸਿੰਘਾਂ ਨੇ ਬੇਨਤੀ ਕੀਤੀ ਕਿ ਆਪ ਕਿਰਪਾ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਪ੍ਰਸੰਗ ਸੁਣਾਓ। ਇਹ ਜੋ ਅੰਮ੍ਰਿਤ ਸਰੋਵਰ ਹੈ ਕਿਵੇਂ ਬਣਿਆ, ਹਰਿਮੰਦਰ ਸਾਹਿਬ ਦੀ ਸਿਰਜਣਾ ਕਿਵੇਂ ਹੋਈ, ਜਿੱਥੇ ਅੰਮ੍ਰਿਤ ਸਰੋਵਰ ਸੁਸ਼ਾਇਮਾਨ ਹਰਿਮੰਦਰ ਬਣਿਆ, ਸਵਾਇਮਾਨ ਹੈ, ਇਹ ਜਗ੍ਹਾ ਗੁਰੂ ਘਰ ਦੇ ਵਿੱਚ ਕਿਵੇਂ ਆਈ, ਇਹ ਸਾਰਾ ਪਿਛੋਕੜ ਦੱਸੋ। ਸੋ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ, ਜਿਵੇਂ ਅਕਬਰ ਪਾਤਸ਼ਾਹ ਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਆ ਕੇ 84 ਪਿੰਡਾਂ ਦਾ ਇਲਾਕਾ ਭੇਟਾ ਵਜੋਂ ਪਟਾ ਲਿਖਵਾ ਕੇ ਦਿੱਤਾ, ਉਹ ਸਾਰਾ ਪ੍ਰਸੰਗ ਆਪਾਂ ਲੜੀਵਾਰ ਰੂਪ ਵਿੱਚ ਸੁਣ ਰਹੇ ਸੀ। ਕੱਲ ਪ੍ਰਸੰਗ ਵਿਸਾਰ ਨਾਲ ਹੀ ਸੁਣ ਰਿਹਾ ਹੈ ਕਿ ਅਕਬਰ ਪਾਤਸ਼ਾਹ ਚਿਤੌੜਗੜ੍ਹ ਦਾ ਪਿਤਾ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨਾਂ ਕਰਕੇ ਜਿਸ ਵੇਲੇ ਫਤਿਹ ਹੋਇਆ, ਸਰ ਹੋਇਆ ਹੈ, ਦਿੱਲੀ ਤੋਂ ਚੱਲਦਾ ਹੋਇਆ ਲਾਹੌਰ ਵੱਲ ਨੂੰ ਜਾਂਦਾ ਹੋਇਆ ਮੁਨਸ਼ੀ ਦੇ ਕਹਿਣ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਨੰਗੇ ਪੈਰੀਂ ਚੱਲ ਕੇ ਆਇਆ। ਗੁਰੂ ਅਮਰਦਾਸ ਸਾਹਿਬ ਜੀ ਦਾ ਸਿਹਰਾ ਤੱਕ ਕੇ ਗਦਗਦ ਹੋਇਆ ਹੈ, ਬੜੀ ਸਿਫਤ ਕੀਤੀ ਹੈ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਘਰ ਇੱਕ ਹੈ ਜੋ ਸਾਰਿਆਂ ਨੂੰ ਇੱਕ ਸਮਾਨ ਸਮਝਦਾ ਹੈ। ਗੁਰੂ ਨਾਨਕ ਸਾਹਿਬ ਦੀ ਜਿਹੜੀ ਸ਼ਕਤੀ ਹੈ, ਜਾਹਰ ਹੈ, ਥਾਂ ਥਾਂ 'ਤੇ ਉਹ ਨਿਸ਼ਾਨ ਬਣੇ ਹੋਏ। ਇਸੇ ਤਰ੍ਹਾਂ ਆਪ ਜੀ ਦੇ ਵੀ ਜਿਹੜੇ ਵਾਕ ਹਨ ਗੁਰੂ ਨਾਨਕ ਸਾਹਿਬ ਜੀ ਵਾਂਗ ਹੀ ਮਹਾਨ ਹੈ। ਬਥੇਰੇ ਸਾਡੇ ਪੀਰ ਫਕੀਰ ਸਨ, ਬੜੇ ਉਹਨਾਂ ਨੇ ਵਰ ਦਿੱਤੇ, ਬੜੇ ਬਚਨ ਕੀਤੇ ਵੀ ਜਾਂਦਿਆਂ ਸਰ ਚਿਤੌੜਗੜ੍ਹ ਦਾ ਕਿਲ੍ਹਾ ਫਤਿਹ ਹੋਏਗਾ, ਕਿਸੇ ਦਾ ਬਚਨ ਫੁਰਿਆ ਹੀ ਨਹੀਂ, ਪੂਰਾ ਹੀ ਨਹੀਂ ਹੋਇਆ ਹੈ। ਉਹ ਆਪ ਜੀ ਦੇ ਸਮਾਨ ਤਾਂ ਜਿਵੇਂ ਖੁਦਾ ਦੇ ਤੁਲ ਕੋਈ ਨਹੀਂ ਹੈ, ਇਸ ਧਰਤੀ ਦੇ ਤੁਲ ਉੱਪਰ ਆਪ ਜੀ ਵਰਗਾ ਕੋਈ ਮਹਾਨ ਪੀਰ ਫਕੀਰ ਨਹੀਂ। ਆਪ ਕਾਮਲ ਹੋ, ਪੂਰਨ ਹੋ। ਸੋ ਇਸ ਤਰ੍ਹਾਂ 84 ਪਿੰਡਾਂ ਦਾ ਜਿਹੜਾ ਇਲਾਕਾ ਹੈ ਉਹ ਬੀਬੀ ਭਾਨੀ ਦੇ ਨਾਂ ਪਟਾ ਲਿਖਵਾ ਕੇ ਫਿਰ ਗੁਰੂ ਅਮਰਦਾਸ ਸਾਹਿਬ ਜੀ ਦੀ ਸਿਰ ਸਲਾਘਾ ਆਪਣੇ ਸਾਥੀਆਂ ਨਾਲ ਕਰਨ ਲੱਗਿਆ ਹੈ। ਇਹਨਾਂ ਵਰਗਾ ਹੋਣਾ ਬਹੁਤ ਔਖਾ ਹੈ, ਇਹ ਤਾਂ ਮਹਾਨ ਤੋਂ ਮਹਾਨ ਹੈ, ਇਹਨਾਂ ਦਾ ਚਿਹਰਾ ਹਮੇਸ਼ਾ ਪ੍ਰਸੰਨ ਹੈ। ਇਹ ਤਾਂ ਐਵੇਂ ਹੀ ਹੈ ਜਿਵੇਂ ਸਤ ਸੰਤੋਖ, ਦਇਆ, ਤੀਰ, ਖਿਮਾ, ਸ਼ਾਂਤੀ ਆਦਿਕ ਜਿਹੜੇ ਦੈਵੀ ਗੁਣ, ਉਹਨਾਂ ਨੇ ਗੁਰੂ ਅਮਰਦਾਸ ਸਾਹਿਬ ਜੀ ਦਾ ਸਰੀਰ ਧਾਰਿਆ ਹੋਏ, ਉਹੀ ਪ੍ਰਕਾਸ਼ ਕਰ ਰਹੇ ਹਨ। ਜਿਵੇਂ ਹੋਰ ਮਹਿਮਾ ਦੇ ਬਚਨ ਅਕਬਰ ਪਾਤਸ਼ਾਹ ਨੇ ਆਪਣੇ ਤੰਬੂ ਵਿੱਚ ਜਾ ਕੇ ਅਹਿਲਕਾਰਾਂ ਨਾਲ ਕੀਤੇ, ਉਹ ਵੀ ਆ ਰਹੇ ਹੈ। ਹੋਰ ਜਿਹੜੇ 84 ਪਿੰਡਾਂ ਦੇ ਲੋਕ ਸਨ ਜਿਵੇਂ ਖੁਸ਼ ਹੋ ਕੇ ਗੁਰੂ ਅਮਰਦਾਸ, ਇਹ ਸਤਿਗੁਰੂ ਦੇ ਅੱਗੇ ਆਪਣੀ ਪ੍ਰਸੰਨਤਾ ਜ਼ਾਹਰ ਕੀਤੀ ਅਤੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਇਹ ਸਾਰੇ ਇਲਾਕਿਆਂ ਦਾ ਵੀ ਜਿਹੜਾ ਮਾਮਲਾ ਹੈ ਕਾਰਪੇਟ ਹੈ ਬਾਬਾ ਬੁੱਢਾ ਸਾਹਿਬ ਜੀ ਦੀ ਅਤੀ ਲਾ ਦਿੱਤੀ ਅਤੇ ਨਜ਼ਰਸਾਨੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀ ਹੋਵੇਗੀ। ਉਹ ਪ੍ਰਸੰਗ ਆ ਰਿਹਾ ਸੀ, ਸੁਣੀਏ ਮਨ ਚਿਤ ਲਾ ਕੇ। ਲੋਭ ਆਦਿ ਜੇ ਮਹਿਦ ਬਿਕਾਰਾ, ਅਕਬਰ ਪਾਤਸ਼ਾਹ ਕਹਿ ਰਿਹਾ ਆਪਣੇ ਵਜ਼ੀਰਾਂ ਨੂੰ ਅਹਿਲਕਾਰਾਂ ਨੂੰ ਵੀ ਗੁਰੂ ਅਮਰਦਾਸ ਸਾਹਿਬ ਜੀ ਦੇ ਸਰੀਰ ਅੰਦਰ ਜਿਵੇਂ ਦੁਨੀਆਂ ਦੇ ਜਿੰਨੇ ਮਨੁੱਖ ਆ ਉਹਨਾਂ ਦੇ ਅੰਦਰ ਬੜਾ ਭਾਰੀ ਧੰਦੇ ਇਕੱਠੇ ਕਰਨ ਦਾ ਲੋਭ ਹੁੰਦਾ ਹੈ, ਖਾਣ ਦਾ ਬੜਾ ਭਾਰੀ ਲੱਭ ਲਾਲਚ ਹੁੰਦਾ ਹੈ ਅਤੇ ਕ੍ਰੋਧ ਹੁੰਦਾ ਹੈ, ਹੰਕਾਰ ਹੁੰਦਾ ਹੈ। ਇਹ ਗੁਰੂ ਅਮਰਦਾਸ ਸਾਹਿਬ ਜੀ ਦੇ ਅੰਦਰ ਕੋਈ ਲੋਭ ਆਦਿਕ ਜਿਹੜੇ ਵਿਕਾਰ ਹਨ, ਲੇਸ਼ ਨਹੀਂ ਨੀਕੇ ਨਿਰਧਾਰ, ਇਹ ਤਾਂ ਮੈਂ ਇਹਨਾਂ ਦੇ ਦਰਸ਼ਨ ਕਰਕੇ ਬਚਨ ਸੁਣ ਕੇ ਚੰਗੀ ਤਰ੍ਹਾਂ ਨਿਰਣਾ ਕਰ ਲਿਆ ਹੈ, ਵਿਕਾਰ ਹੁਣ ਬਿਲਕੁਲ ਹੀ ਇਹਨਾਂ ਦੇ ਥੋੜੇ ਮਾਤਰ ਹੈ ਨਹੀਂ ਹੈ, ਨਾ ਲੋਭ ਹੈ, ਨਾ ਕ੍ਰੋਧ ਹੈ, ਨਾ ਮੋਹ ਹੈ, ਨਾ ਹੰਕਾਰ ਹੈ। ਨਹੀਂ ਤਾਂ ਮਨੁੱਖ ਲੋਭ ਮੋਹ ਹੰਕਾਰ ਦਾ ਭਰਿਆ ਪਿਆ ਇਹ ਕਲਯੁਗ ਵਿੱਚ, ਪਰ ਇਹਨਾਂ ਅੰਦਰ ਤਾਂ ਭੋਲਾ ਮਾਤਰ ਵੀ ਨਹੀਂ ਦਿਸ ਰਹੇ ਹਨ। ਇਮ ਕਹਿ ਰੈਨ ਬਿਖੈ ਪਰ ਸੋਵਾ, ਇਸ ਅਕਬਰ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦੀ ਮਹਿਮਾ ਕਰਦਾ ਕਰਦਾ ਰਾਤ ਨੂੰ ਨੀਂਦ ਵਿੱਚ ਭਰ ਕੇ ਪਰ ਗੂੜੀ ਨੀਂਦ ਵਿੱਚ ਇਹ ਸੌਂ ਗਿਆ ਹੈ। ਹੋਰ ਭਏ ਲਵਪੁਰ ਮਗ ਜੋਵਾ, ਜਦੋਂ ਅੰਮ੍ਰਿਤ ਵੇੜਾ ਹੋਇਆ ਸਵੇਰ ਹੋਈ ਹੈ, ਲਾਹੌਰ ਦਾ ਰਸਤਾ ਤੱਕਿਆ ਹੈ, ਸ੍ਰੀ ਅੰਮ੍ਰਿਤ ਸਰ ਕੇ ਚੌਹ ਪਾਸੇ, ਅਕਬਰ ਪਾਤਸ਼ਾਹ ਲਾਹੌਰ ਵੱਲ ਨੂੰ ਚਲਿਆ ਗਿਆ। ਇੱਧਰ ਅੰਮ੍ਰਿਤਸਰ ਦੇ ਇਰਦ ਗਿਰਦ ਦੇ ਜਿੰਨੇ ਲੋਕ ਸੀ ਉਹ ਬੜੇ ਪ੍ਰਸੰਨ ਹੋਏ ਹੈ, ਸੁਨ ਗ੍ਰਾਮਨ ਕੇ ਲੋਕ ਹੁਲਾਸੇ। ਅਕਬਰ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦੇ ਲੜਸਾਂ ਨੂੰ ਲਾ ਗਿਆ ਹੈ, ਅਸੀਂ ਇਲਾਕੇ ਦੇ ਗੁਰੂ ਅਮਰਦਾਸ ਸਾਹਿਬ ਜੀ ਸ਼ਰਨ ਵਿੱਚ ਆ ਗਏ ਹਾਂ, ਉਹ ਸਾਡੇ ਮਾਲਕ ਬਣ ਗਏ ਹਨ, ਉਹ ਸਾਰੇ ਖੁਸ਼ ਹੋਏ ਹਨ। ਲੇ ਲੇ ਭੇਟ ਆਏ ਸਮਦਾਏ, ਹਾਂ ਭੇਟਾਵਾਂ ਲੈ ਲੈ ਕੇ ਬਹੁ ਗਿਣਤੀ ਵਿੱਚ ਸਾਰੇ ਇਲਾਕੇ ਦੇ ਲੋਕ ਆਏ ਹਨ। ਸਤਿਗੁਰ ਕੇ ਗ੍ਰਹਿ ਹੋਤ ਵਧਾਏ, ਜੇ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਘਰ ਦੇ ਵਿੱਚ ਵੀ ਬੜੀਆਂ ਵਧਾਈਆਂ ਹੋਰ ਵਧਾਈਆਂ ਬਜ ਰਹੀਆਂ, ਸ੍ਰੀ ਗੁਰ ਸਗਰੀ ਸਭਾ ਲਗਾਏ, ਇੱਧਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਸਾਰੇ ਗੁਰਸਿੱਖ ਸੰਗਤਾਂ ਨੂੰ ਬੁਲਾ ਕੇ ਸਭਾ ਲਗਾਈ ਹੈ, ਰਾਮਦਾਸ ਨਿਜ ਪਾਸ ਬੁਲਾਏ, ਰਾਮਦਾਸ ਸਾਹਿਬ ਜੀ ਨੂੰ ਆਪਣੇ ਕੋਲ ਸਭਾ ਵਿੱਚ ਬੁਲਾ ਲਿਆ ਹੈ, ਇਨਕੋ ਸਭ ਹੀ ਭੇਟ ਦਿਵਾਈ। ਜਿਹੜੇ 84 ਪਿੰਡਾਂ ਦੇ ਲੋਕ ਆਪੋ ਆਪਣੀਆਂ ਭੇਟਾਵਾਂ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਲੈ ਕੇ ਆਏ ਸਨ, ਉਹ ਸਾਰੀ ਜਿਹੜੀ ਭੇਟਾ ਭੇਜਿਆ ਹੈ ਉਹ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਦਵਾਈ ਹੈ। ਨਰ ਗ੍ਰਾਮਨ ਕੀ ਬਾਹ ਗਹਾਈ, ਜਿੰਨੇ ਲੋਕ ਹਨ ਸਾਰਿਆਂ ਦੀ ਜਿਹੜੀ ਬਾਹ ਹੈ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੂੰ ਪਕੜਾ ਦਿੱਤੀ ਹੈ। ਸੁਨਤ ਸਭਨ ਕੇ ਬਾਕ ਬਖਾਨਾ, ਸਾਰਿਆਂ ਲੋਕਾਂ ਦੇ ਸੁਣਦਿਆਂ ਹੋਇਆਂ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕਿਹਾ, ਮਾਲਕ ਤੁਮਰੋ ਇਹੀ ਮਹਾਨਾ। ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਇਹ ਤੁਹਾਡੇ ਮਹਾਨ ਮਾਲਕ ਹਨ, ਕਹਿ ਇਸ ਕੀ ਸੰਤਤ ਸੁਭ ਹੋਏ, ਜਾਂ ਗੁਰੂ ਰਾਮਦਾਸ ਸਾਹਿਬ ਜੀ ਦੀ ਜਿਹੜੀ ਸੰਤਾਨ ਹੈ ਇਹਨਾਂ ਦੇ ਅੱਗੇ ਸਪੁੱਤਰ ਸਾਹਿਬਜ਼ਾਦੇ ਤੁਹਾਡੇ ਮਾਲਕ ਹੋਣਗੇ, ਕਹਿ ਇਸ ਕੇ ਸਿੱਖ ਤੁਮ ਪਤ ਜੋਏ, ਜਾਂ ਬਈ ਗੁਰੂ ਰਾਮਦਾਸ ਸਾਹਿਬ ਜੀ ਦੇ ਸਥਾਨ ਦੀ ਸੇਵਾ ਸੰਭਾਲ ਕਰਨ ਵਾਲੇ ਤੁਹਾਡੇ ਗੁਰੂ ਕੇ ਸਿੱਖ ਸੇਵਕ ਮਾਲਕ ਹੋਣਗੇ। ਇਮ ਕਹਿ ਸਭ ਕੋ ਦੇ ਦਸਤਾਰ, ਇਸ ਤਰ੍ਹਾਂ ਜਿਹੜੇ 84 ਲੋਕ ਪਿੰਡਾਂ ਦੇ ਲੋਕ ਆਏ ਸਨ, ਸਾਰਿਆਂ ਮੁਖੀਆਂ ਮੁਖੀਆਂ ਨੂੰ ਗੁਰੂ ਮਹਾਰਾਜ ਨੇ ਸਰੋਪਵ ਵਜੋਂ ਦਸਤਾਰਾਂ ਦਿੱਤੀਆਂ ਹਨ। ਵਿਦਾ ਕਰੇ ਨਰ ਗ੍ਰਾਮ ਉਦਾਰ, ਪਿੰਡਾਂ ਦੇ ਲੋਕ ਆਏ ਸਾਰਿਆਂ ਨੂੰ ਸਰੋਪਵ ਦੇ ਕੇ ਵਿਦਾ ਕਰ ਦਿੱਤੀ। ਦਿੱਤਾ ਹੈ, ਭੇਜ ਦਿੱਤਾ ਹੈ। ਭਾਈ ਬੁੱਢਾ ਸਭ ਪਰ ਛੋਰਾ, ਬਾਬਾ ਬੁੱਢਾ ਸਾਹਿਬ ਜੀ ਸਾਰੇ ਜਿਹੜੇ 84 ਪਿੰਡ ਹੈ ਉਹਨਾਂ ਦੀ ਨਜ਼ਰਸਾਨੀ ਕਰਨ ਵਾਸਤੇ ਛੱਡ ਦਿੱਤਾ ਹੈ। ਕਰ ਹੈ ਮਾਮਲਾ ਗ੍ਰਾਮ ਬਟੋਰਾ, ਜਿੰਨੇ ਪਿੰਡ ਹੈ ਨਗਰ ਹੈ ਸਾਰਿਆਂ ਦਾ ਜਿਹੜਾ ਕੋਈ ਮਾਮਲਾ ਬਣਦਾ ਇਹੀ ਇਕੱਠਾ ਕਰਦਾ ਹੈ। ਦੇਖ ਗੁਰੂ ਕੀ ਚੱਲ ਹੈ ਅਪਾਰਾ, ਜਿਸ ਵੇਲੇ ਖੁੱਲੀ ਮਾਇਆ ਆਉਣ ਲੱਗ ਪਈ ਹੈ ਫਿਰ ਗੁਰੂ ਕਾ ਲੰਗਰ ਵੀ ਬੇਅੰਤ ਖੁੱਲ੍ਹਾ ਹੀ ਚੱਲ ਰਿਹਾ ਹੈ। ਰਹਿਣ ਦਿਨਾ ਨਰ ਅਚ ਹੈ ਹਜ਼ਾਰਾ, ਹਜ਼ਾਰਾਂ ਦੀ ਤਾਦਾਦ ਵਿੱਚ ਜਿਹੜੇ ਲੋਕ ਰਾਤ ਨੂੰ ਵੀ ਦਿਨੇ ਵੀ ਸ਼ੱਕੀ ਸ਼ਿਕਾਈ ਜਾਂਦੇ ਹਨ। ਅੰਨ ਫਸਲ ਦਰ ਫਸਲ ਮਹਾਨ, ਕਿਉਂਕਿ ਜਿਹੜਾ ਅਨਾਜ ਹੈ ਉਹ ਫਸਲ ਦਰ ਫਸਲ 6 ਮਹੀਨਿਆਂ ਤੋਂ ਬਾਅਦ ਫਸਲ ਆਈ ਜਾਂਦੀ, ਅੰਨ ਆਈ ਜਾਂਦਾ ਹੈ। ਲੰਗਰ ਪਰ ਹੈ ਸੇਵ ਨਰ ਠਾਨ, ਜਿਹੜੇ ਲੋਕ ਹਨ ਉਹ ਗੁਰੂ ਕੇ ਲੰਗਰ ਵਿੱਚ ਆ ਕੇ ਅੰਨ ਪਾਉਂਦੇ ਹੈ, ਨਾਲੇ ਹੱਥੀਂ ਸੇਵਾ ਕਰ ਰਹੇ ਹਨ। ਸਿੱਖ ਸੈਂ ਕਰੇ ਕਾਰ ਸੰਭਾਰੈ, ਔਰ ਜਿਹੜੇ ਗੁਰੂ ਕੇ ਸਿੱਖ ਸੇਵਕ ਹੈ ਉਹ ਵੀ ਇਹ ਕਾਰ ਸੇਵਾ ਲੰਗਰ ਦੀ ਸੰਭਾਲ ਰਹੇ। ਸ੍ਰੀ ਗੁਰੂ ਰਾਮਦਾਸ ਅਨੁਸਾਰ, ਸਾਰੇ ਗੁਰੂ ਰਾਮਦਾਸ ਸਾਹਿਬ ਜੀ ਦੇ ਅਨੁਸਾਰ ਹੋ ਕੇ ਕਰ ਕਰਾ ਰਹੇ। ਇਨਕੀ ਆਇਸ ਲੇਤ ਸਮਾਜਾ, ਜਿੰਨੇ ਗੁਰੂ ਕੇ ਸਿੱਖ ਸੇਵਕ ਗੁਰੂ ਰਾਮਦਾਸ ਸਾਹਿਬ ਜੀ ਦੀ ਆਗਿਆ ਨਾਲ ਸਾਜੋ ਸਮਾਨ ਲੈ ਕੇ ਆਪ ਆਪਣੇ ਸਾਰਹਿ ਕਾਜਾ, ਆਪਣੇ ਜਿਹੜੇ ਘਰ ਦੇ ਕੰਮ ਧੰਦੇ ਉਹ ਵੀ ਗੁਰੂ ਰਾਮਦਾਸ ਸਾਹਿਬ ਜੀ ਤੋਂ ਕੁਝ ਮਾਇਆ ਲੈ ਕੇ ਸਵਾਰ ਦੇ ਪੂਰੇ ਕਰਦੇ ਹਨ। ਸਿੱਖ ਅਨੇਕ ਦਾਸ ਸਭ ਗ੍ਰਾਮ, ਅਨੇਕਾਂ ਗੁਰੂ ਕੇ ਸਿੱਖ ਹੋਰ ਨਗਰਾਂ ਪਿੰਡਾਂ ਵਿੱਚ ਜਿਹੜੇ ਗੁਰੂ ਕੇ ਦਾਸ ਰਹਿਣ ਵਾਲੇ। ਕਰ ਹੈ ਮਾਮਲੇ ਕੇ ਸਭ ਕਾਮ, ਬਾਬਾ ਬੁੱਢਾ ਸਾਹਿਬ ਦੀ ਆਗਿਆ ਨਾਲ ਥਾਂ ਥਾਂ ਕੇ ਜੋ ਮਾਮਲੇ ਦਾ ਕੰਮ ਉਹ ਕਰਦੇ ਹਨ, ਮਾਮਲਾ ਇਕੱਠਾ ਕਰ ਲੈਂਦੇ। ਜਿਮ ਭਾਈ ਬੁੱਢਾ ਕਹਿ ਦੇ, ਇਸ ਤਰ੍ਹਾਂ ਵੀ ਬਾਬਾ ਬੁੱਢਾ ਸਾਹਿਬ ਜੀ ਕਿਸੇ ਨੂੰ ਕਹਿ ਦਿੰਦੇ ਵੀ ਇੰਨਾ ਕੁ ਮਾਮਲਾ ਇਹਨਾਂ ਤੋਂ ਲੈਣਾ, ਤੁਸੀਂ ਪ੍ਰਕਾਰ ਸਰਬ ਹੀ ਲੇ। ਜਿਹੜੇ ਗੁਰੂ ਕੇ ਸਿੱਖ ਸੇਵਕ ਮਾਮਲਾ ਲੈਣ ਵਾਸਤੇ ਨੀਯਤ ਕੀਤੇ ਉਹਨਾਂ ਕੋ ਮਾਮਲਾ ਕਹਿੰਦੇ ਲੋਕਾਂ ਤੋਂ ਜਾ ਕੇ ਸਮੇਂ ਅਨੁਸਾਰ ਲੈ ਲੂ ਲੈਂਦੇ ਹਨ। ਦੋਹਰਾ ਅਧਿਕ ਆਮਦਨ ਮਾਮਲਾ, ਇਸ ਤਰ੍ਹਾਂ ਮਾਮਲੇ ਦੀ ਬਹੁਤੀ ਆਮਦਨ ਜੀ ਹੋਣ ਕਰਕੇ ਸਭ ਗ੍ਰਾਮਨ ਕੀ ਜਾਨ, ਗੁਰੂ ਅਮਰਦਾਸ ਸਾਹਿਬ ਜੀ ਨੇ ਸਾਰਿਆਂ 84 ਪਿੰਡਾਂ ਦੀ ਵੀ ਮਾਇਆ ਦੀ ਜਿਹੜੀ ਮਾਮਲੇ ਦੀ ਆਮਦਨ ਬਹੁਤ ਹੋ ਗਈ, ਮਾਇਆ ਬੜੀ ਆ ਗਈ ਹੈ। ਅਮਰਦਾਸ ਸ੍ਰੀ ਸਤਿਗੁਰੂ, ਜਿਸ ਕਰਕੇ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਹਰਿਦੈ ਵਿਚਾਰਨ ਠਾਨ, ਇੱਕ ਦਿਨ ਬੈਠਿਆਂ ਬੈਠਿਆਂ ਗੁਰੂ ਅਮਰਦਾਸ ਸਾਹਿਬ ਜੀ ਨੇ ਇਹਦੇ ਵਿੱਚ ਸੋਚ ਵਿਚਾਰ ਨਾ ਕੀਤਾ ਹੈ। ਚੌਪਈ ਭਈ ਬਾਪਿਕਾ ਪੂਰਨ ਅਬੈ, ਇਹ ਜਿਹੜੀ ਬੋਲੀ ਸਾਹਿਬ ਦੀ ਸ਼ੁਰੂਆਤ ਹੋਈ ਸੀ ਇਹਦੀ ਤਾਂ ਹੁਣ ਸੰਪੂਰਨਤਾ ਹੋ ਗਈ, ਇਹ ਤਾਂ ਬਣ ਗਿਆ ਬੋਲੀ ਸਾਹਿਬ ਅਸਥਾਨ। ਪਰ ਉਪਕਾਰ ਚਿਤਵਤੇ ਤਬੈ, ਤਾਂ ਵੀ ਗੁਰੂ ਅਮਰਦਾਸ ਸਾਹਿਬ ਜੀ ਵੀ ਹੋਰ ਕੋਈ ਪਰਉਪਕਾਰ ਲੋਕਾਂ ਤੇ ਕਰੀਓ ਸੋਚਦੇ ਵਿਚਾਰਦੇ ਹਨ। ਤੀਰਥ ਪ੍ਰਗਟੈ ਪਾਵਨ ਕੋਈ, ਗੁਰੂ ਅਮਰਦਾਸ ਸਾਹਿਬ ਜੀ ਬੈਠੇ ਬੈਠੇ ਵਿਚਾਰਦੇ ਆ ਵੀ ਦੁਨੀਆਂ ਵਿੱਚ ਜਿਹੜਾ ਮਹਾਨ ਪਵਿੱਤਰ ਤੀਰਥ ਆ ਉਹ ਕੋਈ ਪ੍ਰਗਟ ਹੋਣਾ ਚਾਹੀਦਾ। ਸਭ ਸੰਗਤ ਜਹ ਮੱਜਨ ਹੋਈ, ਕਿਉਂਕਿ ਜਿਹੜਾ ਬੋਲੀ ਸਾਹਿਬ ਇੱਥੇ ਤਾਂ ਸਾਰੀਆਂ ਸੰਗਤਾਂ ਦਾ ਖੁੱਲਾ ਡੁੱਲਾ ਇਸ਼ਨਾਨ ਨਹੀਂ ਹੋ ਸਕਦਾ ਹੈ। ਜਿੱਥੇ ਸਾਰੀਆਂ ਸੰਗਤਾਂ ਦਾ ਖੁੱਲਾ ਡੁੱਲਾ ਕੋਈ ਇਸ਼ਨਾਨ ਹੋ ਸਕੇ, ਸਾਰੇ ਹੀ ਕਰ ਸਕਣ ਇੱਕੋ ਸਮੇਂ, ਇਹੋ ਜਿਹਾ ਕੋਈ ਤੀਰਥ ਪਵਿੱਤਰ ਬਣਨਾ ਚਾਹੀਦਾ ਹੈ। ਆਹ ਬਾਪਿਕਾ ਗੋਇੰਦਵਾਲ, ਕਿਉਂਕਿ ਜਿਹੜੀ ਬੋਲੀ ਸਾਹਿਬ ਹੈ ਤਾਂ ਗੋਇੰਦਵਾਲ ਦੇ ਵਿੱਚ ਤੀਰਥ ਹੈ। ਰਾਮਦਾਸ ਹਿਤ ਕਰਤ ਸੰਭਾਲ, ਇਸ ਬਾਰੇ ਵੀ ਗੁਰੂ ਰਾਮਦਾਸ ਸਾਹਿਬ ਜੀ ਵਾਸਤੇ ਵੀ ਕੋਈ ਸਥਾਨ ਬਣਨਾ ਚਾਹੀਦਾ ਜਿੱਥੇ ਇਹਨਾਂ ਦੀ ਸੰਤਾਨ ਰਹੇ, ਇਹ ਸਾਰੀ ਕਾਰ ਸੇਵਾ ਕਰਦੇ ਕਰਾਉਣੇ ਰਹਿਣ, ਉਹ ਮਹਾਰਾਜ ਚੇਤੇ ਕਰ ਰਹੇ ਸੰਭਾਲ ਕਰ ਰਹੇ। ਕਰਤਾਰਪੁਰ ਸਾਹਿਬ ਆਪਣੇ ਹੁੰਦਿਆਂ ਹੁੰਦਿਆਂ ਬਣਾਇਆ ਸੀ। ਆਪ ਅਸ਼ਤ ਸਭ ਵਿਦ ਸਮਝਾਇਓ। ਇਸੇ ਤਰ੍ਹਾਂ ਆਪਣੇ ਹੁੰਦਿਆਂ ਹੁੰਦਿਆਂ ਗੁਰੂ ਅੰਗਦ ਸਾਹਿਬ ਜੀ ਨੂੰ ਚੰਗੀ ਤਰ੍ਹਾਂ ਸਮਝਾਇਆ ਵਜਾਇਆ ਸੀ, ਤੁਸੀਂ ਇੱਥੇ ਨਹੀਂ ਰਹਿਣਾ, ਖਡੂਰ ਸਾਹਿਬ ਚਲੇ ਜਾਣਾ, ਗਾਦੀ ਦੇ ਕਰਪੁਰ ਕਰਤਾਰ। ਗੁਰੂ ਅੰਗਦ ਸਾਹਿਬ ਨੂੰ ਕਰਤਾਰਪੁਰ ਸਾਹਿਬ ਦੇ ਵਿੱਚ ਗੁਰਤਾ ਗੱਦੀ ਦਾ ਤਖ਼ਤ ਦੇ ਕੇ ਦੀਨ ਵਸਾਏ ਖਡੂਰ ਮਝਾਰ। ਗੁਰੂ ਅੰਗਦ ਸਾਹਿਬ ਜੀ ਨੂੰ ਇਸ ਤਰ੍ਹਾਂ ਖਡੂਰ ਸਾਹਿਬ ਦੇ ਵਿੱਚ ਵੱਖਰੇ ਰੂਪ ਦੇ ਵਿੱਚ ਵਸਾ ਦਿੱਤਾ। ਸੰਤਤ ਕਰੈ ਵਿਰੋਧ ਨਾ ਕੋਈ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਸੋਚਿਆ ਵਿਚਾਰਿਆ ਸੀ ਵੀ ਸਾਡੀ ਜਿਹੜੀ ਸੰਤਾਨ ਹੈ ਸ੍ਰੀ ਚੰਦ ਲਖਮੀ ਆਦਿ ਦਾਸ, ਇਹ ਗੁਰੂ ਅੰਗਦ ਸਾਹਿਬ ਜੀ ਦੇ ਨਾਲ ਕੋਈ ਵੈਰ ਵਿਰੋਧ ਨਹੀਂ ਕਰਨਗੇ ਜਦੋਂ ਦੂਰ ਹੋਣਗੇ। ਬੈਠੇ ਪ੍ਰਿਥਕ ਪ੍ਰਕਾਸ਼ ਸੋਈ, ਇਹ ਗੁਰੂ ਅੰਗਦ ਸਾਹਿਬ ਸਾਡੇ ਸਪੁੱਤਰਾਂ ਤੋਂ ਵੱਖਰੇ ਹੋਏ ਬੈਠੇ ਹੋਏ ਪ੍ਰਕਾਸ਼ ਕਰਨਗੇ। ਤਿਮ ਸ੍ਰੀ ਅੰਗਦ ਕਾਰਜ ਕੀਨਾ, ਐਵੇਂ ਗੁਰੂ ਅੰਗਦ ਸਾਹਿਬ ਜੀ ਨੇ ਮਹਾਨ ਕਾਰਜ ਕੀਤਾ। ਗੋਇੰਦਵਾਲ ਵਸਾਏ ਸੋ ਦੀਨਾ, ਜਿਹੜਾ ਸ੍ਰੀ ਗੋਇੰਦਵਾਲ ਸਾਹਿਬ ਹੈ ਇਹ ਵਸਾ ਕੇ ਸਾਨੂੰ ਇਹ ਦੇ ਦਿੱਤਾ। ਨਿਜ ਸੰਤਤ ਕੇ ਕਰਕੇ ਨਿਆਰੇ, ਇਸ ਤਰ੍ਹਾਂ ਆਪਣੀ ਜਿਹੜੀ ਸੰਤਾਨ ਸੀ ਗੁਰੂ ਅੰਗਦ ਸਾਹਿਬ ਜੀ ਦਾਤੂ ਤੇ ਦਾਸੂ, ਉਹਨਾਂ ਤੋਂ ਵੱਖਰਿਆਂ ਕਰਕੇ ਸ੍ਰੀ ਗੁਰ ਅਮਰਦਾਸ ਬੈਠਾਰੇ, ਗੁਰੂ ਅਮਰਦਾਸ ਸਾਹਿਬ ਜੀ ਨੂੰ ਗੋਇੰਦਵਾਲ ਸਾਹਿਬ ਵਿਖੇ ਬਿਠਾ ਦਿੱਤਾ। ਤਿਮ ਸ੍ਰੀ ਅਮਰ ਮਨੋਰਥ ਕਰਕੇ, ਇਸੇ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਮਨ ਦੇ ਵਿੱਚ ਫੁਰਨਾ ਜਾ ਕੀਤਾ ਹੈ। ਸਭ ਵਿਦ ਨੀਕੇ ਹਿਰਦੇ ਵਿਚਾਰ ਹੈ ਵਿਚਾਰ ਕੈ, ਸਭ ਤਰ੍ਹਾਂ ਕਰਕੇ ਹਿਰਦੇ ਵਿੱਚ ਚੰਗੀ ਤਰ੍ਹਾਂ ਸੋਚ ਵਿਚਾਰ ਕਰਕੇ, ਸਤਿਯੁਗ ਕੋ ਤੀਰਥ ਦੁਰ ਰਹਿਓ, ਵਿਚਾਰ ਕਰਦੇ ਗੁਰੂ ਅਮਰਦਾਸ ਸਾਹਿਬ ਜੀ ਬੈਠੇ ਬੈਠੇ ਵੀ ਸਤਿਯੁਗ ਦੇ ਸਮੇਂ ਦਾ ਇੱਕ ਮਹਾਨ ਤੀਰਥ ਅਲੋਪ ਹੋ ਰਿਹਾ ਹੈ। ਚਿਰੰਕਾਲ ਭਾ ਕਿਨਹੋ ਨ ਲਹਿਓ, ਉਹਨੂੰ ਅਲੋਪ ਹੋਏ ਤੀਰਥ ਨੂੰ ਬਹੁਤ ਸਮਾਂ ਹੋ ਗਿਆ, ਕਿਸੇ ਨੇ ਵੀ ਉਹਨੂੰ ਜਾਣਿਆ ਨੀ, ਕਿਸੇ ਨੂੰ ਪਤਾ ਨੀ ਉਹ ਕਿੱਥੇ ਹੈ ਮਹਾਨ ਤੀਰਥ। ਸਰਬ ਪ੍ਰਜਾ ਵਿਦ ਪਾਸ ਪੁਕਾਰੀ, ਆਓ ਤੀਰਥ ਕਿਵੇਂ ਹੋਂਦ ਵਿੱਚ ਆਇਆ, ਉਹ ਗੁਰੂ ਅਮਰਦਾਸ ਸਾਹਿਬ ਜੀ ਸਾਰਾ ਜਾਣ ਰਹੇ ਵੀ ਇੱਕ ਵਾਰੀ ਜਿੰਨੀ ਇਹ ਸਤਿਯੁਗ ਦੀ ਲੁਕਾਈ ਸੀ ਪ੍ਰਜਾ ਸੀ ਉਹ ਬ੍ਰਹਮਾ ਦੇ ਕੋਲ ਜਾ ਕੇ ਉਹਨਾਂ ਨੇ ਫਰਿਆਦ ਕੀਤੀ ਸੀ, ਬਿਨ ਰਾਜੇ ਹਮ ਕੋ ਦੁੱਖ ਭਾਰੀ, ਇਹ ਬ੍ਰਹਮਾ ਜੀ ਸਾਡਾ ਕੋਈ ਰਾਜਾ ਹੈ ਨਹੀਂ ਹੈ, ਮਾਲਕ ਹੈ ਨਹੀਂ ਹੈ, ਇਸ ਕਰਕੇ ਸਾਨੂੰ ਬੜਾ ਦੁੱਖ ਹੈ, ਸਾਡਾ ਕੋਈ ਨਾ ਕੋਈ ਮੁਖੀਆ ਹੋਣਾ ਚਾਹੀਦਾ ਹੈ। ਤਾਂ ਤੇ ਨਿਜ ਵਿਚਾਰ ਕਰ ਮਨ ਮੈਂ, ਇਸ ਤਰ੍ਹਾਂ ਕਹਿੰਦੇ ਫਿਰ ਲੋਕਾਂ ਦੀ ਗੱਲ ਸੁਣ ਕੇ ਆਪਣੇ ਮਨ ਦੇ ਵਿੱਚ ਬ੍ਰਹਮਾ ਨੇ ਵਿਚਾਰ ਕਰਕੇ, ਤੀਜੇ ਰਾਜਾ ਹੋਏ ਸਭਨ ਮੈਂ, ਇਹ ਵਿਚਾਰ ਕਰਕੇ ਬ੍ਰਹਮਾ ਜੀ ਕੋਈ ਨਾ ਕੋਈ ਜਿਹੜਾ ਚੰਗਾ ਰਾਜਾ ਸਾਡਾ ਮਾਲਕ ਮੁਖੀ ਉਹ ਸਾਨੂੰ ਦੇ ਦਈਏ। ਸੁਣ ਬ੍ਰਹਮਾ ਔਰ ਉਚਿਤ ਵਿਚਾਰਾ, ਬ੍ਰਹਮਾ ਨੇ ਲੋਕਾਂ ਦੀ ਗੱਲ ਸੁਣ ਕੇ ਹਿਰਦੇ ਵਿੱਚ ਵਿਚਾਰਿਆ ਵੀ ਗੱਲ ਤਾਂ ਇਹ ਜੋ ਕਹਿੰਦੇ ਆ ਠੀਕ ਕਹਿੰਦੇ। ਮ੍ਰਿਤੂ ਮੰਡਲ ਬਿਨ ਨਿਰਪ ਦੁੱਖ ਆਰਾ, ਜਿਹੜਾ ਮਾਤ ਲੋਕ ਹੈ ਇੱਥੇ ਕੋਈ ਰਾਜਾ ਹੈ ਨੀ, ਇਹਨਾਂ ਦਾ ਮਾਲਕ ਮੁਖੀ ਹੈ ਨੀ, ਜਿਸ ਕਰਕੇ ਦੁਖੀ ਹੈ। ਆਹ ਜੋਗ ਇਨ ਬਨ ਹੈ ਨਰੇਸ਼, ਇਹ ਤਾਂ ਵੀ ਯੋਗਤਾ ਵਾਲੀ ਲੈਕੀ ਗੱਲ ਵਾਲੀ ਹੈ ਬਣਦੀ ਹੈ ਵੀ ਇਹਨਾਂ ਦਾ ਕੋਈ ਨਾ ਕੋਈ ਮੁਖੀ ਰਾਜਾ ਬਣਨਾ ਚਾਹੀਦਾ। ਬਸ ਹੈ ਸੁਖੀ ਤਬ ਪ੍ਰਜਾ ਅਸ਼ੇਸ਼, ਫਿਰ ਜਿੰਨੀ ਮੇਰੀ ਬ੍ਰਹਮਾ ਦੀ ਪ੍ਰਜਾ ਹੈ ਸਾਰੀ ਵਿਸ਼ੇਸ਼ ਕਰਕੇ ਸੁਖੀ ਬਸੇਗੀ। ਅੱਠ ਲੋਕ ਪਾਲ ਕੇ ਤਨ ਤੇ, ਉਸ ਵੇਲੇ ਬ੍ਰਹਮਾ ਨੇ ਕਹਿੰਦੇ ਜਿਹੜੇ ਅੱਠ ਲੋਕ ਪਾਲ ਹੈ ਜਿਹਨੂੰ ਅੱਠ ਦਿਗਪਾਲ ਵੀ ਕਹਿੰਦੇ ਹਨ, ਉਹਨਾਂ ਦੇ ਸਰੀਰ ਦੀ ਅੰਸ ਤੋਂ ਅੰਸ ਨਿਕਾਸ਼ਨ ਕੀਨਸ ਤਿੰਨ ਤੇ, ਉਹਨਾਂ ਦੇ ਕਹਿੰਦੇ ਸਰੀਰ ਤੋਂ ਜਿਹੜੀ ਚੰਗੇ ਗੁਣਾਂ ਦੀ ਅੰਸ਼ ਹੈ ਵਿਸ਼ੇਸ਼ ਅੰਸ਼ ਹੈ ਗੁਣਾਂ ਦੀ, ਉਹ ਕਹਿੰਦੇ ਕੱਢੀ ਬ੍ਰਹਮਾ ਨੇ। ਅੱਠ ਗੁਣ ਜੁਤ ਰਾਜਾ ਕੀਨ, ਇਸ ਤਰ੍ਹਾਂ ਕਹਿੰਦੇ ਅੱਠਾਂ ਗੁਣਾਂ ਦੇ ਸਹਿਤ ਇੱਕ ਰਾਜਾ ਕਹਿੰਦੇ ਬਣਾ ਦਿੱਤਾ। ਤਿਸ ਨਿਰਪ ਨਾਮ ਸੋ ਛੁਪ ਧਰ ਦੀਨ, ਅੱਠਾਂ ਗੁਣਾਂ ਵਾਲੇ ਦਾ ਜਿਹੜਾ ਨਾਮ ਹੈ ਰਾਜੇ ਦਾ ਕਹਿੰਦੇ ਛੁਪ ਕਰਕੇ ਰੱਖ ਦਿੱਤਾ, ਛੁਪ ਰਾਜਾ ਨਾਮ ਰੱਖ ਦਿੱਤਾ। ਹੁਣ ਪ੍ਰਸੰਨ ਇੰਦਰ ਕੋ ਗੁਣ ਹੈ, ਜਿਵੇਂ ਰਾਜੇ ਨੇ ਹਰ ਇੱਕ ਦੇ ਉੱਪਰ ਪ੍ਰਸੰਨ ਹੋਏ ਰਹਿਣਾ, ਕਹਿੰਦੇ ਇਹ ਇੰਦਰ ਦੇ ਵਿੱਚੋਂ ਗੁਣ ਉਹਨੂੰ ਦਿੱਤਾ ਗਿਆ ਆਇਆ। ਜਮ ਕੋ ਦੰਡ ਧਰਨ ਕੇ ਧਨ ਹੈ, ਹਾਂ ਜਿਹੜਾ ਕੋਈ ਚੋਰਾਂ ਡਾਕਿਆਂ ਨੂੰ ਦੰਡ ਦੇਣਾ ਹੈ ਇਹ ਧਰਮ ਰਾਜ ਦਾ ਉਹਦੇ ਵਿੱਚ ਗੁਣ ਹੈ, ਤੇ ਜਿਹੜਾ ਕੋਈ ਗਰੀਬਾਂ ਨੂੰ ਖੁੱਲਾ ਤੁੱਲਾ ਧਨ ਦੇ ਜਾਣਾ ਇਹ ਕਬੀਰ ਦਾ ਗੁਣ ਹੈ। ਇਤਿਹਾਦਿਕ ਸਭ ਲੀਜਹਿ ਜਾਨ, ਹਾਂ ਕਵੀ ਜੀ ਕਹਿੰਦੇ ਹਨ ਇਸ ਤੋਂ ਆਦਿਕ ਜਿਹੜੇ ਜੀ ਅੱਠੇ ਦਿਗਪਾਲ ਹਨ, ਅੱਠ ਲੋਕਪਾਲ ਹਨ, ਇਹਨਾਂ ਦੇ ਅੱਠਾਂ ਦੇ ਵੱਖਰੇ ਵੱਖਰੇ ਗੁਣ ਹੈ, ਉਹ ਸਾਰੇ ਜਾਣ ਲਓ ਤੁਸੀਂ ਨਾਲ ਹੀ। ਹੋਤ ਭਇਓ ਛੁਪ ਭੂਪ ਮਹਾਨ, ਇਸ ਤਰ੍ਹਾਂ ਕਹਿੰਦੇ ਸਰਜਗ ਦੇ ਵਿੱਚ ਸਭ ਤੋਂ ਪਹਿਲਾਂ ਦੁਨੀਆਂ ਦਾ ਰਾਜਾ ਜਿਹੜਾ ਉਹ ਛੁਪ ਕਰਕੇ ਹੋਇਆ ਮਹਾਨ। ਅਵਨੀ ਰਾਜ ਕੀਨ ਚਿਰਕਾਲ, ਉਹ ਛੁਪ ਰਾਜੇ ਨੇ ਧਰਤੀ ਉੱਪਰ ਬਹੁਤ ਸਮੇਂ ਤੱਕ ਰਾਜ ਭਾਗ ਕੀਤਾ। ਪ੍ਰਜਾ ਬਸਾਈ ਸਭ ਸੁਖ ਨਾਲ, ਸਾਰੇ ਸੁਖਾਂ ਦੇ ਨਾਲ ਸੁਖਾਂ ਦੇ ਸਮੋਹਿਤ ਪ੍ਰਜਾ ਨੂੰ ਬਸਾਇਆ ਰਸਾਇਆ। ਇਸ ਤੇ ਪਿੱਛੇ ਔਰ ਸੋ ਭਇਓ, ਉਸ ਛੁਪ ਰਾਜੇ ਤੋਂ ਬਾਅਦ ਦੇ ਵਿੱਚ ਕਹਿੰਦੇ ਇੱਕ ਹੋਰ ਰਾਜਾ ਹੋਇਆ, ਨਾਮ ਇੱਕ ਵਾਕ ਜਾਹ ਧਰ ਦਇਓ, ਜਿਹਦਾ ਜਿਹੜਾ ਨਾਮ ਹੈ ਰਾਜੇ ਦਾ ਕਹਿੰਦੇ ਅਖਵਾਕ ਕਰਕੇ ਰੱਖ ਦਿੱਤਾ। ਛੁਪ ਮ੍ਰਿਤੂ ਤੇ ਬੈਠਿਓ ਸੋ ਰਾਜ, ਜਦੋਂ ਇਹ ਛੁਪ ਰਾਜਾ ਕਹਿੰਦੇ ਮਰ ਗਿਆ ਉਸ ਤੋਂ ਬਾਅਦ ਇੱਕ ਵਾਕ ਰਾਜਾ ਇਹ ਕਹਿੰਦੇ ਰਾਜ ਗੱਦੀ ਤੇ ਬੈਠਾ। ਕਰੇ ਸਰਬ ਪਰਜਾ ਕੇ ਕਾਜ, ਛੁਪ ਰਾਜੇ ਵਾਂਗ ਇਸਨੇ ਵੀ ਸਾਰੇ ਪ੍ਰਜਾ ਦੇ ਜਿਹੜੇ ਕੰਮ ਹੈ ਸਵਾਰਨਾ ਕੀਤੇ। ਰਿਪ ਸਤ ਸੰਦ ਮਹਾਬਲਵਾਨ, ਜਿਹੜਾ ਇਖਵਾਕ ਰਾਜਾ ਸੀ ਬੜਾ ਸਤਸੰਦ ਕੀਏ ਸਤ ਪ੍ਰਤੱਗੀ ਸੀ, ਜੋ ਪ੍ਰਤੱਗਿਆ ਕਰਦਾ ਉਹਦੇ ਤੇ ਪੂਰਾ ਉਤਰਦਾ ਸੀ, ਸਤਸੰਦ ਸੰਧ ਸਤ ਦਾ ਸੰਧੀ ਸੀ, ਮੇਲੀ ਮਿਲਾਪੀ ਜਾਣੀ ਸੱਚ ਵਿੱਚ ਚੱਲਣ ਵਾਲਾ ਸੀ। ਸਤ ਸੰਦਾਰ ਸਤ ਪ੍ਰਤੱਗੀ ਜੋ ਕਹਿੰਦਾ ਉਹ ਕਰਦਾ ਹੈ ਸੀ, ਹੈ ਸਤਸੰਗ। ਭਗਤ ਪਰਮੇਸ਼ਰ ਕੋ ਬੁੱਧਵਾਨ, ਪਰਮੇਸ਼ਰ ਦਾ ਭਗਤ ਹੈ ਸੀ, ਚੰਗਾ ਬੁੱਧੀਵਾਨ ਹੈ ਸੀ। ਸਿੰਧ ਮੇਖਲਾ ਅਵਨੀ ਸਾਰੀ, ਜਿੰਨੀ ਕਹਿੰਦੇ ਆ ਧਰਤੀ, ਕਹਿੰਦੇ ਜਿਵੇਂ ਤਰਾਗੀ ਬੱਚੇ ਦੇ ਇਰਦ ਗਿਰਦ ਪੇੜ ਲਪੇਟੀ ਹੁੰਦੀ ਆ, ਜਿੰਨੀ ਕੋਈ ਆ ਸਾਰੀ ਧਰਤੀ ਅਵਿਰਤ ਹੋਈ ਹੋਈ। ਪੁੱਤਰ ਸਮਾਨ ਸਦਾ ਪ੍ਰਤਪਾਰੀ, ਸਾਰੀ ਧਰਤੀ ਦੀ ਸ੍ਰਿਸ਼ਟੀ ਨੂੰ ਕਹਿੰਦੇ ਪੁੱਤਰਾਂ ਦੇ ਸਮਾਨ ਹੀ ਸੁੱਖ ਦੇ ਕੇ ਪਾਲਿਆ ਪੋਸਿਆ ਇਖਵਾਕ ਰਾਜੇ। ਨਿਰਿਕ ਇਖਵਾਕ ਬਲੀ ਇੱਕ ਕਾਲ, ਇੱਕ ਸਮੇਂ ਦੀ ਗੱਲ ਹੈ, ਜਿਹੜਾ ਇਖਵਾਕ ਰਾਜਾ ਬੜਾ ਬਲੀ ਹੈ, ਚਾਹੇ ਉਹ ਜੱਗ ਕੋ ਕਰਨ ਵਿਸਾਲ, ਮੈਂ ਆਪਣੇ ਸਮੇਂ ਦੇ ਵਿੱਚ ਮਹਾਨ ਕੋਈ ਜੱਗ ਵਗੈਰਾ ਕਰਾਂ ਤੇ ਇਸ ਤਰ੍ਹਾਂ ਚਾਹਿਆ ਹੈ ਮਨ ਵਿੱਚ। ਸਕਲ ਪ੍ਰਿਥੀ ਤੇ ਸੰਗ੍ਰਹਿ ਕੀ, ਇਸ ਕਰਕੇ ਸਾਰੀ ਧਰਤੀ ਤੋਂ ਜਿੰਨੇ ਕਹਿੰਦੇ ਲੋਕ ਸੀ ਉਹ ਵੀ ਇਕੱਠੇ ਕਰ ਲਏ। ਜਗਿਆ ਸਮਾਜਨ ਸੰਧਿਆ ਹੀ ਨੇ, ਹੋਰ ਜਿਹੜਾ ਜਗ ਦਾ ਸਾਜੋ ਸਮਾਨ ਉਹ ਵੀ ਬੇਅੰਤੀ ਇਕੱਠਾ ਕਰ ਲਿਆ, ਸੰਖਿਆ ਤੋਂ ਗਿਣਤੀ ਤੋਂ ਰਹਿਤ ਭਾਵ ਬੇਅੰਤ ਬੇਅੰਤ ਜਗ ਦੀ ਸਮੱਗਰੀ ਵੀ ਇਕੱਠੀ ਕਰ ਲਈ ਤੇ ਲੋਕ ਵੀ ਇਕੱਠੇ ਕਰ ਲਏ। ਆਵਾਹਨ ਸਗਰੇ ਸੁਰ ਕਰੇ, ਹੋਰ ਜਿਹੜੇ ਸੁਰਗ ਦੇ ਦੇਵਤੇ ਉਹ ਵੀ ਕਹਿੰਦੇ ਸਾਰੇ ਸਦਨਾ ਕੀਤੇ ਰਾਜੇ ਨੇ। ਵੇਦ ਮੰਤਰ ਗਨ ਕੇ ਸਹ, ਵੇਦ ਮੰਤਰ ਪੜ੍ਹ ਕਰ ਮੁਨ ਬਰੇ, ਉਹ ਜਿਹੜੇ ਸ੍ਰੇਸ਼ਟ ਮੁਨੀ ਉਹਨਾਂ ਨੇ ਕਿ ਵੇਦਾਂ ਦੇ ਮੰਤਰਾਂ ਨੂੰ ਪੜ੍ਹ ਪੜ੍ਹ ਕੇ ਦੇਵਤਿਆਂ ਨੂੰ ਵੀ ਇਹ ਧਰਤੀ ਤੇ ਬੁਲਾ ਲਿਆ ਸਦ ਲਿਆ। ਆਇਓ ਬ੍ਰਹਮਾ ਜੁਤ ਬ੍ਰਹਮਾਨੀ, ਇਸ ਕਰਕੇ ਸਭ ਤੋਂ ਪਹਿਲਾਂ ਕਹਿੰਦੇ ਬ੍ਰਹਮਾ ਆ ਗਿਆ ਆਪਣੀ ਬ੍ਰਹਮਾਨੀ ਸਵਿਤਰੀ ਦੇ ਸਹਿਤ। ਸ਼ੰਕਰ ਗਨ ਕੇ ਸਹਿਤ ਭਵਾਨੀ, ਆ ਜਿਹੜੇ ਸ਼ਿਵ ਜੀ ਆਪਣੇ ਸ਼ਿੰਗਣਾ ਦੇ ਸਹਿ ਸਹਿਤ ਆ ਗਿਆ, ਨਾਲ ਹੀ ਭਵਾਨੀ ਪਾਰਵਤੀ ਹੈ। ਤਿੰਨ ਲੋਕ ਪਤ ਪ੍ਰਭੂ ਬੁਲਾਏ, ਤਿੰਨਾਂ ਲੋਕਾਂ ਦੇ ਜਿਹੜੇ ਮਾਲਕ ਪ੍ਰਭੂ ਪਰਮੇਸ਼ਰ ਵਾਹਿਗੁਰੂ ਜੀ ਉਹ ਵੀ ਬੁਲਾ ਲਏ ਹਨ। ਸੰਗ ਇੰਦਰਾਂ ਅਧਿਕ ਸੁਹਾਏ, ਮਾਇਆ ਲਕਸ਼ਮੀ ਦੇ ਸਾਥ ਬੜੇ ਸੋਭਨੀਕ ਹਨ। ਅਗਨ ਪਰੋਗਨ ਮਗਵਾ ਆਦ, ਅਗਨੀ ਜਿਹੜਾ ਪ੍ਰੋਗਨ ਕੀ ਮੁਖੀ ਦੇਵਤਾ ਹੈ, ਦੇਵਤਿਆਂ ਦਾ ਮੁੱਖ ਮੰਨਿਆ ਗਿਆ, ਇਹ ਮੁਖੀ ਦੇਵਤਾ ਅਗਨੀ ਹੈ। ਹੋਰ ਇੰਦਰ ਆਦਿਕ ਸਰਬ ਦੇਵਤਾ ਯੁਤ ਅਹਿਲਾਦ, ਸਾਰੇ ਜਿੰਨੇ ਦੇਵਤੇ ਆ ਬੜੇ ਆਨੰਦ ਖੁਸ਼ੀ ਸਹਿਤ ਧੰਦ ਪ੍ਰਭੰਜਨ ਕੇ ਗਨ ਆਏ, ਧਨ ਦੇਣ ਵਾਲਾ ਕਬੀਰ ਪ੍ਰਭੰਜਨ ਦੇ ਬੜੇ ਗੁਣ ਆ ਗਏ ਹੈ। ਭਾਵ ਜਿਹੜੀ 49 ਪ੍ਰਕਾਰ ਜਾਂ 49 ਪ੍ਰਕਾਰ ਕਰੋੜ ਦੀ ਜਿਹੜੀ ਪੌਣ ਹੈ ਉਹ ਵੀ ਅਧਿਕ ਦੇਵਤੇ ਆ ਗਏ। ਰੁਦਰ ਇਕਾਦਸ ਸੁਰ ਸਮੁਦਾਏ, 11 ਜਿਹੜੇ ਰੁਦਰ ਰੁਦਰ ਹਨ, ਹੋਰ ਜਿਹੜੇ ਦੇਵਤੇ ਬੇਅੰਤ, ਵਿਸ਼ਵਾ ਦੇਵ ਮਹਾਰਿਖ ਕਨੇ, ਵਿਸ਼ਵਾ ਦੇ ਜਿਹੜੀ ਕੋਈ ਵਿਸ਼ਵਾ ਦੇ ਦੇਵਤੇ ਆ, ਵਿਸ਼ਵਾ ਦੇ ਪੇਟੋਂ ਪੈਦਾ ਹੋਏ ਆ 10, ਉਹ ਹੇਠਾਂ ਲਿਖਿਆ ਪਿਆ ਹੈ, ਉਹ 10 ਨੇ, ਜਿਵੇਂ ਵਸੂ ਹੈ, ਕ੍ਰਤੂ ਹੈ, ਸਤਿਆ ਹੈ, ਕਲਾ ਹੈ, ਦਖ ਹੈ, ਕਾਮ ਹੈ, ਧਿਰਤੀ ਹੈ, ਕੁਰੂ ਹੈ, ਪੂਰਵ ਹੈ, ਮਾਦਰਪਾ ਹੈ। ਇਹ ਜਦੋਂ ਕਿਤੇ ਬ੍ਰਾਹਮਣ ਲੋਕ ਬਾਣੀਆਂ ਦੇ ਘਰ ਜਾ ਕੇ ਸਰਾਹ ਸਰੂਪ ਦਾ ਕੋਈ ਕਰਦੇ ਕਰਾਉਂਦੇ, ਉਦੋਂ ਫਿਰ ਇਹ 10 ਦਾ ਨਾਂ ਲੈਂਦੇ ਹੈ। ਇਹਨਾਂ ਨੂੰ ਵਿਸ਼ਵ ਦੇਵਤੇ ਕਹਿੰਦੇ, ਵੀ ਸਾਰੇ ਸੰਸਾਰ ਦੇ ਹਿੰਦੂਆਂ ਦੇ ਦੇਵਤੇ ਹੈ, ਇਹਨਾਂ ਦੇ ਨਾਂ 'ਤੇ ਹੋਤੀਆਂ ਹਾਤੀਆਂ ਜਾਂ ਵੀ ਖੀਰ ਖੋਰਜੀ ਵੀ ਕੱਢਦੇ ਹੈ, ਪਾਉਂਦੇ ਸਾਰੇ ਉਹ ਅੱਗ ਵਿੱਚ ਹੀ ਹੁੰਦੇ ਹੈ। ਕਿਉਂਕਿ ਸਾਰੇ ਦੇਵੀ ਦੇਵਤਿਆਂ ਦਾ ਜਿਹੜਾ ਮੂੰਹ ਆ ਉਹ ਅਗਨੀ ਦੇਵਤੇ ਨੂੰ ਇਹ ਬ੍ਰਾਹਮਣ ਮੰਨਦੇ ਕਿ ਅਗਨੀ ਵਿੱਚ ਪਾ ਦਿਓ, ਸਾਰੇ ਦੇਵਤਿਆਂ ਦੇ ਮੂੰਹ ਵਿੱਚ ਖੀਰ ਕੜਾ ਚਲਾ ਜਾਂਦਾ ਹੈ। ਇਸ ਤਰ੍ਹਾਂ ਇਹਨਾਂ ਦਾ ਕੋਈ ਖਿਆਲ ਜਿਹਾ ਹੈ। ਉਹ ਇਸ ਤਰ੍ਹਾਂ ਇਹ ਕਹਿੰਦੇ ਉਹ ਜਿਹੜੇ 10 ਦੇਵਤੇ ਆ ਵਿਸ਼ਵ ਦੇਵਤੇ ਉਹ ਵੀ ਸੱਦੇ ਆਏ ਹਨ। ਗੰਧਰਵ ਕਿੰਨਰ ਜਹਿ ਨਾ ਗਨੇ, ਹੋਰ ਜਿਹੜੇ ਗੰਧਰਵ ਦੇਵਤਿਆਂ ਦੇ ਰਾਗੀ ਹੈ, ਕਿੰਨਰ ਜਿਹੜੇ ਕੋਈ ਸਾਜ਼ ਵਜਾਉਣ ਨਿਰਤਕਾਰੀ ਗਣ ਵਾਲੇ ਉਹ ਗਿਣੇ ਨਹੀਂ ਜਾ ਸਕਦੇ। ਵਿਦਿਆ ਧਰ ਸੱਸ ਸੂਰਜ ਆਏ, ਵਿਦਿਆ ਧਰ ਦੇਵਤੇ ਚੰਦਰਮਾ ਸੂਰਜ ਦੇਵਤੇ ਆ ਗਏ ਹਨ। ਜੇ ਪਤਾਲ ਵਾਸੀ ਅਹਿਰਾਏ, ਹੋਰ ਜਿਹੜੇ ਕੋਈ ਪਤਾਲਾਂ ਵਿੱਚ ਵਸਣ ਵਾਲੇ ਅਹਿਰਾਏ, ਸਭ ਪਾਦਕ ਸ਼ੇਸ਼ ਨਾਗ, ਬਾਸਕ ਨਾਗ, ਤਸ਼ਕ ਨਾਗ ਹੈ। ਤੀਨ ਲੋਕ ਮਹਿ ਮੁਖ ਸਭ ਆਏ, ਗੱਲ ਕੀ ਤਿੰਨਾਂ ਲੋਕਾਂ ਵਿੱਚੋਂ ਜਿਹੜੇ ਕੋਈ ਮੁਖੀ ਆ ਉਹ ਸਾਰੇ ਆਏ ਹੈ। ਲੇਨ ਆਪਣੋ ਭਾਗ ਬਣਾਏ, ਇਸ ਲਈ ਵੀ ਜਿਹੜਾ ਜੱਗ ਹੋ ਰਿਹਾ ਉਹਦੇ ਵਿੱਚੋਂ ਵਿਨਾਸ਼ ਵਾਰ ਕੇ ਆਪੋ ਆਪਣਾ ਹਿੱਸਾ ਲੈਣ ਵਾਸਤੇ ਆਏ। ਮ੍ਰਿਤ ਮੰਡਲ ਕੇ ਦਿਜ ਰਿਖ ਸਾਰੇ, ਧਰਤੀ ਦੇ ਉੱਪਰ ਜਿੰਨੇ ਮਾਤ ਲੋਕ ਬ੍ਰਾਹਮਣ ਹੈ ਹੋਰ ਸਾਰੇ ਰਿਖੀ ਹਨ। ਕਰੇ ਇਕੱਤਰ ਮਹੀਪ ਹਕਾਰੇ, ਜਿਹੜਾ ਖਵਾਕ ਰਾਜਾ ਇਹਨੇ ਸੱਦੇ ਹੈ ਸਾਰਿਆਂ ਨੂੰ ਇਕੱਠਿਆਂ ਕੀਤਾ ਆਪਣੇ ਕੋ। ਮਹਾਂ ਜਗਿਆ ਤਿੰਨ ਰਚਿਓ ਬਣਾ, ਸਾਰੇ ਦੇਵਤਿਆਂ ਨੂੰ ਰਿਖੀਆਂ ਮੁਨੀਆਂ ਨੂੰ ਇਕੱਠਿਆਂ ਕਰਕੇ ਫਿਰ ਮਹਾਨ ਜਿਹੜਾ ਜੱਗ ਹੈ ਕਹਿੰਦੇ ਰਚਿਆ ਬਣਾ ਕੇ ਸ਼ੁਰੂ ਕੀਤਾ ਹੈ। ਸਭ ਕੋ ਜਥਾ ਜੋਗ ਤ੍ਰਿਪਤਾਏ, ਇਸ ਤਰ੍ਹਾਂ ਕੋਈ ਯੋਗਤਾ ਰੱਖਦਾ ਸੀ ਉਸ ਤਰ੍ਹਾਂ ਦੇ ਕੇ ਸਭ ਨੂੰ ਤ੍ਰਿਪਤ ਕੀਤਾ ਰਾਜੇ ਨੇ। ਕੱਬੇ ਕੱਬੇ ਦੇ ਕਰ ਬਿਦ ਆਛੇ, ਹੋਰ ਕਹਿੰਦੇ ਦੇਵਤਿਆਂ ਦੇ ਨਾਂ ਤੇ ਉਹਤੀਆਂ ਦਿੱਤੀਆਂ, ਕੱਬ ਜਿਹੜੇ ਕੋਈ ਪਿੱਤਰ ਹਨ ਉਹਨਾਂ ਦੇ ਨਿਮਿਤ ਵੀ ਉਤਰੀਆਂ ਉਹਤੀਆਂ ਦਿੱਤੀਆਂ ਹਨ। ਬਣਾ ਸਵਾਰ ਕੇ ਦਿਓ ਦਾਨ ਜੇਤਿਕ ਜੋ ਬਾਂਛੇ, ਜਿੰਨਾ ਕੋਈ ਕਹਿੰਦੇ ਧਨ ਦਾਨ ਚਾਹੁੰਦਾ ਸੀ ਉਹਨਾਂ ਖੁੱਲਾ ਡੁੱਲਾ ਦਾਨ ਦਸ਼ਨਾ ਵਿੱਚ ਰਾਜੇ ਖਵਾਕ ਨੇ ਸਭ ਨੂੰ ਦੇ ਦਿੱਤਾ। ਰੰਕ ਨਾ ਰਹਿਓ ਪ੍ਰਿਥੀ ਤਲ ਕੋਈ, ਗੱਲ ਕੀ ਇੰਨਾ ਕਹਿੰਦੇ ਦਾਨ ਦਿੱਤਾ, ਇੰਨੀ ਦਸ਼ਨਾ ਦਿੱਤੀ ਅਖਬਾਰ ਰਾਜੇ ਨੇ, ਧਰਤੀ ਤੇ ਕੋਈ ਕੰਗਾਲ ਨਹੀਂ ਰਿਹਾ ਹੈ। ਜੇ ਕਰ ਦਾਨ ਤ੍ਰਿਪਤ ਸੋ ਹੋਈ। ਇਹਨਾਂ ਦਾਨ ਦਿੱਤਾ ਸਾਰੇ ਲੈ ਲੈ ਕੇ ਤ੍ਰਿਪਤ ਹੋ ਗਏ, ਪੂਰੇ ਰਜ ਰੁਜ ਗਏ। ਹਮਨ ਕੁੰਟ ਕੇ ਚਾਰੋਂ ਪਾਸੇ, ਉਹ ਜਿਹੜਾ ਜਗ ਕਰਨ ਵਾਲਾ ਹਵਨ ਕਰਨ ਵਾਲਾ ਕੁੰਡ ਸਾ ਜੀ, ਉਹਦੇ ਚਾਰੇ ਪਾਸੇ ਮੁਖਿਆ ਦੇਵਤਾ ਬੈਠ ਪ੍ਰਕਾਸ਼ੇ, ਜਿਹੜੇ ਮੁਖੀ ਮੁਖੀ ਦੇਵਤੇ ਉਹ ਬੈਠੇ ਹੋਏ ਪ੍ਰਕਾਸ਼ ਕਰ ਰਹੇ, ਸਵਾਏ ਮਾਨ ਹੋ ਰਹੇ। ਜਥਾ ਜੋਗ ਸਭ ਕੋ ਦੇ ਭਾਗ, ਸ਼ੁਭਰਾਏ ਖਵਾਕ ਰਾਜੇ ਨੇ ਜਿਸ ਤਰ੍ਹਾਂ ਕਿਸੇ ਦੀ ਯੋਗਤਾ ਬਣਦੀ ਸੀ ਸਭ ਨੂੰ ਕਹਿੰਦੇ ਉਹਦਾ ਜਿਹੜਾ ਭਾਗ ਹੈ ਛਾਂਦਾ ਹੈ ਹਿੱਸਾ ਦਿੱਤਾ ਹੈ। ਪਦਮਾ ਪਤ ਕੇ ਰਸ ਅਨੁਸਾਰ ਕੀ ਕਰੀ ਜਨ, ਪਦਮਾਤਵ ਕੇ ਰਸ ਅਨੁਰਾਗ, ਪਦਮਾ ਪਤ ਕੇ ਰਸ ਅਨੁਰਾਗ, ਜਿਹੜਾ ਮਾਇਆ ਦਾ ਮਾਲਕ ਹੈ ਪਰਮੇਸ਼ਰ, ਉਹਦੇ ਕਹਿੰਦੇ ਫਿਰ ਰਸ ਕੀ ਹੈ, ਪ੍ਰੇਮ ਦੇ ਵਿੱਚ ਪ੍ਰੇਮ ਕਰਨ ਲੱਗਿਆ, ਜਾਣੀ ਸਾਰੇ ਦੇਵਤਿਆਂ ਨੂੰ ਤ੍ਰਿਪਤ ਕਰਕੇ ਫਿਰ ਮਾਇਆ ਦਾ ਜੋ ਮਾਲਕ ਪਰਮੇਸ਼ਰ ਹੈ ਉਹਦੇ ਪ੍ਰੇਮ ਰਸ ਦੇ ਵਿੱਚ ਅਨੁਰਾਗੀ ਹੋਇਆ, ਪ੍ਰੇਮੀ ਹੋਇਆ। ਘਰ ਘਰ ਭਗਤ ਸਕਲ ਹਰ ਖਾਏ, ਇਸ ਤਰ੍ਹਾਂ ਸਾਰੇ ਜਿੰਨੇ ਹਨ ਭਗਤੀ ਕਰਕੇ ਸੇਵਾ ਕਰਕੇ ਖੁਸ਼ ਹੋਏ। ਜਸ ਇਖ ਵਾਕ ਜਗਤ ਰਹਿ ਛਾਏ, ਆ ਜਿਹੜਾ ਅਖਵਾਕ ਰਾਜਾ ਹੈ ਉਹਦਾ ਸਾਰੇ ਸੰਸਾਰ ਦੇ ਉੱਪਰ ਬੜਾ ਜਸ਼ ਆ ਰਿਹਾ ਫੈਲ ਰਿਹਾ, ਵੀ ਐਡਾ ਜਗ ਕੀਤਾ ਹੈ ਸਾਰੇ ਹੀ ਖੁਸ਼ ਕਰ ਲਿਆ ਹੈ। ਵਿਦ ਹਰ ਆਦਿਕ ਸੁਰ ਸਾਰੇ, ਬ੍ਰਹਮਾ ਵੀ ਹਰ ਵਿਸ਼ਨੂੰ ਵੀ ਹਰ ਸ਼ਿਵ ਜੀ ਆਦਿਕ ਹੋਰ ਸਾਰੇ ਦੇਵਤੇ ਭਏ ਪ੍ਰਸੰਨ ਭੂਪ ਸਤਕਾਰੇ, ਸਾਰੇ ਕਹਿੰਦੇ ਪ੍ਰਸੰਨ ਹੋ ਗਏ ਹੈ ਤੇ ਰਾਜੇ ਖਵਾਕ ਦਾ ਸਭ ਨੇ ਸਤਿਕਾਰ ਕੀਤਾ ਕੀਤਾ। ਬ੍ਰਹਮ ਵਹਿ ਸਭ ਹੂੰ ਮਿਲ ਕਹਿਓ ਜੀ, ਬ੍ਰਹਮ ਵਹਿ ਸਭ ਹੂੰ, ਬ੍ਰਹਮ ਬ੍ਰੂ, ਬ੍ਰਹਮ ਬ੍ਰੂਹ ਮਿਲ ਹੂੰ, ਮਿਲ ਸਭ ਹੂੰ ਮਿਲ ਕਹਿਓ। ਟੱਪ ਕਾ ਲਿਆ ਕਰ ਕਿਤੇ, ਬ੍ਰਹਮ ਬ੍ਰੂਹ ਸਭ ਹੂੰ ਮਿਲ ਕਹਿਓ, ਕਹਿੰਦੇ ਬਰ ਮੰਗ ਬਰ ਮੰਗ, ਇਹ ਸਾਰਿਆਂ ਨੇ ਮਿਲ ਕੇ ਕਿਹਾ ਰਾਜੇ ਇਖਵਾਕ ਨੂੰ। ਹੱਥ ਜੋਰ ਨਿਪ ਠਾਡੋ ਰਹਿਓ, ਇਧਰ ਜਿਹੜਾ ਰਾਜਾ ਇਖਵਾਕ ਹੱਥ ਜੋੜ ਕੇ ਸਭ ਦੇ ਅੱਗੇ ਖੜਾ ਹੋ ਰਿਹਾ ਹੈ। ਕਹਿਤ ਭਇਓ ਹੇ ਪ੍ਰਭੂ ਸੁਨੀਜੈ, ਕਹਿਣ ਲੱਗਿਆ ਹੇ ਮੇਰੇ ਮਾਲਕ ਜੀ ਸੁਣ ਲਓ, ਸਭ ਪ੍ਰਸੰਨ ਤੋਂ ਇਹੋ ਵਰ ਦੀਜੈ, ਸਾਰੇ ਤੁਸੀਂ ਦੇਵਤੇ ਰਿਸ਼ੀ ਮੁਨੀ ਖੁਸ਼ ਹੋ ਤੇ ਸਾਰੇ ਰਲ ਮਲ ਕੇ ਮੈਨੂੰ ਇਹ ਵਰ ਦੇਵੋ ਤੁਸੀਂ। ਜਹਾਂ ਨਿਵਾਸ ਆਪ ਤੁਮ ਕੀਨੋ, ਜਿੱਥੇ ਜਿੱਥੇ ਤੁਸੀਂ ਮੁਖੀਆਂ ਨੇ ਰਿਸ਼ੀਆਂ ਮੁਨੀਆਂ ਦੇਵਤਿਆਂ ਨੇ ਨਿਵਾਸ ਕੀਤਾ, ਜਾਣੀ ਚੌਂਕੜੇ ਮਾਰ ਕੇ ਬੈਠ ਰਹੇ ਹੋ, ਧਾਰ ਆਨੰਦ ਮੁਝ ਦਰਸ਼ਨ ਦੀਨੋ, ਇਹ ਬੜਾ ਕਹਿੰਦੇ ਆਨੰਦ ਧਾਰ ਕੇ ਖੁਸ਼ ਹੋ ਕੇ ਮੈਨੂੰ ਦਰਸ਼ਨ ਦਿੱਤੇ। ਅਗਨ ਕੁੰਡ ਇਹੋ ਤੀਰਥ ਹੋਏ, ਆ ਜਿੱਥੇ ਕਹਿੰਦੇ ਅਗਨੀ ਦਾ ਕੁੰਡ ਹੈ ਜਿੱਥੇ ਜਗ ਹੋਇਆ ਇਹ ਕਹਿੰਦੇ ਮਹਾਨ ਤੀਰਥ ਹੋਵੇ। ਕਲਖ ਹਤੈ ਮੱਜੈ ਨਰ ਜੋਏ, ਜਿਹੜਾ ਇੱਥੇ ਆ ਕੇ ਇਸ਼ਨਾਨ ਕਰ ਲਵੇ ਨਾ ਉਹਦਾ ਸਾਰੇ ਪਾਪੇ ਨਾਸ ਕਰ ਦੇਵੇ। ਉਹ ਜਗਤ ਮਹਿ ਮਹਾ ਪ੍ਰਕਾਸ਼, ਇਹ ਜਿਹੜਾ ਤੀਰਥ ਹੈ ਨਾ ਇਹਦਾ ਸੰਸਾਰ ਦੇ ਵਿੱਚ ਬਹੁਤਾ ਪ੍ਰਕਾਸ਼ ਹੋਵੇ, ਬੜਾ ਭਾਰੀ ਪ੍ਰਤਾਪ ਹੋਵੇ। ਇਸਕੇ ਸਮ ਦੁਤੀਓ ਨਹਿ ਪਾਸ, ਇਹ ਦੇਵਤਿਓ ਕਹਿੰਦੇ ਇਹ ਜਿਹੜਾ ਤੀਰਥ ਇੱਥੇ ਹੋਵੇ ਇਹਦੇ ਵਰਗਾ ਹੋਰ ਦੁਨੀਆਂ ਤੇ ਕੋਈ ਕੋਈ ਤੀਰਥ ਕਹਿੰਦੇ ਪ੍ਰਤੀਤ ਨਾ ਹੋਵੇ। ਅਗਨ ਕੁੰਡ ਕੇ ਜਿਸ ਜਿਸ ਦਿਸ਼ ਹੋ, ਆ ਜਿਹੜਾ ਜਗ ਵਾਲਾ ਅਗਨੀ ਕੁੰਡ ਹੈ ਜਿਸਦੇ ਤਰਫ ਤੁਸੀਂ ਬੈਠੇ ਹੋਏ ਹੁਣ, ਤਿਸ ਤਿਸ ਦਿਸ ਸਦੀਵ ਤੁਮ ਬਸੇ ਹੋ। ਜਦੋਂ ਇਹ ਤੀਰਥ ਬਣ ਜਾਏ ਨਾ ਫੇਰ ਵੀ ਕਹਿੰਦੇ ਉਸੇ ਉਸੇ ਤਰਫ ਤੁਸੀਂ ਹਮੇਸ਼ਾ ਇੱਥੇ ਰਹੋ। ਇਹਾਂ ਆਏ ਜੋ ਕਰ ਹੈ ਇਸ਼ਨਾਨ, ਜਿਹੜਾ ਇਸ ਤੀਰਥ ਵਿੱਚ ਆ ਕੇ ਜਿਹੜਾ ਵੀ ਕੋਈ ਪੁਰਸ਼ ਫਿਰ ਇਸ਼ਨਾਨ ਕਰ ਲਵੇ, ਚੌਂਦਿਸ਼ ਫਿਰ ਕਰ ਬੰਧਨ ਠਾਨ, ਚਾਰ ਸਫੇਰੇ ਫਿਰ ਤੁਰ ਕੇ ਜਾਂ ਪਰਿਕਰਮਾ ਕਰੇ, ਇਸ ਕੋ ਸਕਲ ਕਰੋ ਕਲਿਆਨ। ਜਿਹੜੀ ਇੱਛਾ ਲੈ ਕੇ ਉਹ ਇਸ਼ਨਾਨ ਕਰਨ ਆਇਆ ਨਾ ਇਹ ਤੀਰ ਤੇ, ਤੁਸੀਂ ਸਾਰੇ ਮਿਲ ਕੇ ਉਹਦੀ ਇੱਛਾ ਪੂਰੀ ਕਰਿਓ। ਜਨਮ ਜਨਮ ਕੇ ਕਿਲ ਵਿਖਾਨ, ਜਿਹੜਾ ਇਸ਼ਨਾਨ ਕਰਨ ਵਾਲਾ ਉਹਦੇ ਜਨਮਾਂ ਜਨਮਾਂ ਦੇ ਤੁਸੀਂ ਵੀ ਵਜਰ ਪਾਪ ਵੀ ਨਾਸ ਕਰਦੇ ਹੋ। ਸੁਣਿਓ ਭੂਪ ਤੇ ਸਭ ਨੇ ਕਹਿਓ, ਜਦੋਂ ਕਹਿੰਦੇ ਰਾਜੇ ਨੇ ਇਸ ਤਰ੍ਹਾਂ ਮੰਗ ਕੀਤੀ ਹੈ, ਸਾਰਿਆਂ ਨੇ ਫਿਰ ਕਿਹਾ ਵੀ ਠੀਕ ਹੈ। ਪੁਰਸ਼ੋਤਮ ਕੀ ਦਿਸ਼ ਤਬ ਲਹਿਓ, ਫਿਰ ਕਹਿੰਦੇ ਸਾਰਿਆਂ ਨੇ ਜਿਹੜੇ ਉੱਤਮ ਪੁਰਖ ਅਕਾਲ ਪੁਰਖ ਵਾਹਿਗੁਰੂ ਜੀ ਉਹਨਾਂ ਦੀ ਤਰਫ ਦੇਖਿਆ ਵੀ ਤੁਸੀਂ ਮਹਾਰਾਜ ਤਾਂ ਬੜੀ ਵੱਡੀ ਮੰਗ ਮੰਗ ਲਈ, ਇਹ ਤਾਂ ਹੁਣ ਤੁਸੀਂ ਪੂਰੀ ਕਰ ਸਕਦੇ ਹੋ। ਸਭ ਵਾਹਿਗੁਰੂ ਵੱਲ ਹੀ ਚੱਕਣ ਲੱਗੇ। ਸ੍ਰੀ ਨਾਰਾਇਣ ਸਭ ਦਿਸ਼ ਹੇਰ, ਜੋ ਨਰਾਂ ਨਰਾਂ ਵਿੱਚ ਆਏ ਹੋਏ ਆ ਸਵਾਏ ਮਾਨ ਵਾਹਿਗੁਰੂ ਜੀ ਸੱਤਾ ਰੂਪ, ਕਹਿੰਦੇ ਸਾਰਿਆਂ ਦੇਵਤਿਆਂ ਵੱਲੀ ਦੇਖ ਕੇ ਵੀ ਇਹ ਤਾਂ ਹੁਣ ਮੈਥੋਂ ਕੁਝ ਕਹਾਇਆ ਚਾਹੁੰਦੇ। ਕਰੀ ਕਿਰਪਾ ਬੋਲੇ ਤਿਸ ਬੇਰ, ਉਸ ਵੇਲੇ ਵਾਹਿਗੁਰੂ ਜੀ ਕਿਰਪਾ ਕਰਕੇ ਰਾਜੇ ਖਵਾਕ ਨੂੰ ਇਉਂ ਬੋਲੇ, ਹੇ ਭੂਪਤ ਤੂੰ ਭਗਤ ਮਹਾਨਾ, ਹੇ ਖਵਰਾਸ ਰਾਜੇ ਤੂੰ ਸਾਡਾ ਬਹੁਤ ਵੱਡਾ ਭਗਤ ਹੈ, ਭਗਤੀ ਕਰਨ ਵਾਲਾ, ਕਾਰਨ ਪਰਉਪਕਾਰ ਬਖਾਨਾ, ਆ ਜਿਹੜਾ ਤੂੰ ਮੁੱਖੋਂ ਬਚਨ ਕਿਹਾ ਵੀ ਲੋਕਾਂ ਤੇ ਪਰਉਪਕਾਰ ਕਰਨ ਵਾਸਤੇ ਹੀ ਆਖਿਆ ਹੈ। ਜਿਮ ਜੀਵਨ ਕੋ ਹੋਏ ਕਲਿਆਣ, ਜਿਵੇਂ ਆਉਣ ਵਾਲੇ ਜੀਵਾਂ ਦਾ ਕਲਿਆਣ ਹੋਵੇ ਭਲਾ ਹੋਵੇ, ਹਮ ਤੇ ਜਾਚਿਓ ਅਸ ਤੈ ਦਾਨ, ਇਹੋ ਜਿਹਾ ਜਿਹੜਾ ਦਾਨ ਹੈ ਹੇ ਰਾਜੇ ਸਾਡੇ ਕੋਲੋਂ ਤੂੰ ਮੰਗਿਆ ਆਪਣੇ ਲਈ ਨੀ ਲੋਕਾਂ ਲਈ ਮੰਗਿਆ ਹੈ। ਮਮ ਪ੍ਰਸੰਨਤਾ ਤੇ ਸਭ ਹੋਏ, ਚੰਗਾ ਵੀ ਅਖਵਾਕ ਰਾਜੇ ਮੇਰੀ ਪ੍ਰਸੰਨਤਾ ਕਰਕੇ ਸਭ ਕੁਛ ਹੀ ਹੋ ਜਾਏਗਾ। ਤੀਰਥ ਮਹਾਂ ਲਖਾ ਸਭ ਕੋਏ, ਇੱਥੇ ਕਹਿੰਦੇ ਮਹਾਨ ਤੀਰਥ ਹੋਵੇਗਾ ਜਿਹਨੂੰ ਸਾਰਾ ਸੰਸਾਰ ਹੀ ਜਾਣੇਗਾ। ਲੱਖ ਬਰਸ ਬਿਜਤ ਅਬ ਰਹਿ, ਇਹ ਹੁਣ ਸਰਜਗ ਦਾ ਸਮਾਂ ਲੱਖਾਂ ਸਾਲਾਂ ਤੱਕ ਜਿਹੜਾ ਮਹਾਨ ਤੀਰ ਪ੍ਰਗਟ ਹੋ ਰਹੇ, ਉਹਨ ਛਪ ਜਾਏ ਨਾ ਕੋਉ ਲਹਿ, ਫਿਰ ਕਹਿੰਦੇ ਅਚਨ ਚੇਤ ਹੀ ਮਹਾਨ ਤੀਰਥ ਅਲੋਪ ਹੋ ਜਾਏਗਾ, ਕੋਈ ਨੀ ਇਹਨੂੰ ਜਾਣ ਸਕੇਗਾ ਵੀ ਇੱਥੇ ਮਹਾਨ ਤੀਰਥ ਹੈ ਸੀ। ਪੰਜ ਹਜ਼ਾਰ ਬਿਤਹਿ ਕਲ ਕਾਲ, ਰਾਜੇ ਖੁਰਾਕ ਜਦੋਂ ਕਲਯੁਗ ਦਾ ਸਮਾਂ ਕੋਈ 5,000 ਬੀਤ ਗਿਆ ਲੰਘ ਗਿਆ, ਤਬ ਮਮ ਹੋਏ ਅਵਤਾਰ ਵਿਸਾਲ, ਸਵੇਰੇ ਹੇ ਰਾਜਨ ਮੇਰਾ ਅਵਤਾਰ ਮਹਾਨ ਹੋਵੇਗਾ। ਸ੍ਰੀ ਨਾਨਕ ਨਿਜ ਨਾਮ ਧਰਾਵਾਂ, ਜਿਹਨੂੰ ਹੁਣ ਮੈਨੂੰ ਪੁਰਸ਼ੋਤਮ ਕਹਿੰਦੇ ਹਨ ਅਕਾਲ ਪੁਰਖ ਕਹਿੰਦੇ, ਮੈਂ ਉਸ ਵੇਲੇ ਆਪਣਾ ਨਾਮ ਗੁਰੂ ਨਾਨਕ ਸਾਹਿਬ ਜੀ ਰਖਾਵਾਂਗਾ। ਭਗਤ ਪੰਥ ਜਗ ਮਹਿ ਵਿਦਤਾਵਾਂ, ਭਗਤੀ ਕਰਨ ਵਾਲਾ ਜਿਹੜਾ ਸਿੱਖੀ ਪੰਥ ਹੈ ਉਸ ਸੰਸਾਰ ਦੇ ਵਿੱਚ ਮੈਂ ਪ੍ਰਗਟ ਕਰਾਂਗਾ ਗੁਰੂ ਨਾਨਕ ਸਾਹਿਬ ਰੂਪ ਹੋ। ਜੋਗ ਜਗਿਆ ਤਪ ਤ੍ਰੈ ਜੁਗ ਧਰਮ, ਜੋਗ ਕਰਨਾ ਜਗ ਕਰਨਾ, ਜਿਹੜਾ ਯੋਗ ਕਰਨਾ ਉਹ ਸਰਜਗ ਵਿੱਚ ਕਰਦੇ ਸੀ, ਜਗ ਤ੍ਰਿਤੇ ਵਿੱਚ ਕਰਦੇ, ਤਪ ਦੁਆਪਰ ਵਿੱਚ ਕਰਦੇ, ਤਿੰਨਾਂ ਯੁਗਾਂ ਦੇ ਧਰਮ ਹੈ। ਇਨ ਮੋਹ ਕਰੈ ਲਹਿ ਬੜ ਸ਼ਰਮ, ਇਹਨਾਂ ਵਿੱਚੋਂ ਕਲਯੁਗ ਵਿੱਚ ਜਿਹੜਾ ਕੋਈ ਵੀ ਕਰੇ ਬੜਾ ਕਹਿੰਦੇ ਸਕਾਵਟ ਲੈਂਦਾ ਔਖਾ ਹੁੰਦਾ। ਕਲਯੁਗ ਮਹਿਨਾਰ ਸ਼ਕਤ ਬਹੀਨ, ਕਿਉਂਕਿ ਕਲਯੁਗ ਦੇ ਵਿੱਚ ਜਿਹੜੇ ਲੋਕ ਆ ਉਹ ਸ਼ਕਤੀ ਤੋਂ ਬਿਨਾਂ ਹੋਣਗੇ। ਬੁੱਧ ਬਿਤ ਬਲ ਤੇ ਜਿਨ ਤਨ ਨਾ ਕੋਲ ਇੰਨੀ ਕੋਈ ਬੁੱਧੀ ਹੋਵੇਗਾ, ਨਾ ਕੋਈ ਬਹੁਤੀ ਮਾਇਆ ਹੋਵੇਗੀ, ਸਰੀਰ ਵੀ ਕਮਜ਼ੋਰ ਜੇ ਹੋਣਗੇ। ਤਿਨਕੇ ਹਿਤ ਸੁਭ ਮਾਰਗ ਪਾਵਨ, ਉਹਨਾਂ ਕਲਯੁਗ ਦੇ ਸਮੇਂ ਵਿੱਚ ਉਹਨਾਂ ਦੇ ਭਲੇ ਵਾਸਤੇ, ਉਹਨਾਂ ਨੂੰ ਚੰਗੇ ਰਸਤੇ ਪਵਿੱਤਰ ਪਾਉਣ ਵਾਸਤੇ, ਤਨ ਧਰ ਫੇਰਾ ਸਰਬ ਹੀ ਥਾਵਨ, ਰਾਜ ਰਾਜੇ ਮੈਂ ਗੁਰੂ ਨਾਨਕ ਸਾਹਿਬ ਦਾ ਸੀਰ ਧਾਰਨ ਕਰਕੇ ਸਾਰੇ ਥਾਵਾਂ ਤੇ ਵਿਚਰਾਂਗਾ। ਜੋ ਦਿਸ਼ ਮਹਿ ਸਿੱਖੀ ਪ੍ਰਗਟਾਵਾਂ, ਕਲਯੁਗ ਵਿੱਚ ਗੁਰੂ ਨਾਨਕ ਰੂਪ ਵਿੱਚ ਹੋ ਕੇ ਚਾਰੇ ਤਰਫਾਂ ਵਿੱਚ ਮੈਂ ਸਿੱਖੀ ਪੰਥ ਪ੍ਰਗਟ ਕਰਾਂਗਾ। ਭਗਤ ਰੀਤ ਮਹਿ ਗਿਆਨ ਬਤਾਵਾਂ, ਭਗਤੀ ਦੀ ਮਰਯਾਦਾ ਅਨੁਸਾਰ ਮੈਂ ਗਿਆਨ ਵੀ ਹੋਵੇਗਾ ਉਹ ਦੱਸਾਂਗਾ। ਜਬ ਮੈਂ ਤੀਨ ਦੇਹ ਕੋ ਧਾਰਾਂ, ਫੇਰ ਵੀ ਅਕਵਾਲਾ ਰਾਜੇ ਜਦੋਂ ਮੈਂ ਤਿੰਨ ਸਰੀਰ ਤਿੰਨ ਜਾਮੇ ਧਾਰਨ ਕਰ ਲੈ ਚਤੁਰਥ ਤਨ ਆਪਣੋ ਪੁੰਨ ਕਰੋ। ਫਿਰ ਜਿਸ ਵੇਲੇ ਮੈਂ ਆਪਣਾ ਚੌਥਾ ਸਰੀਰ ਧਾਰਨ ਕਰਾਂਗਾ, ਚੌਥਾ ਜਾਮਾ ਬਦਲਾਂਗਾ, ਤਬ ਇਹੋ ਤੀਰਥ ਕੋ ਵਿਦ ਤਾਵਾ। ਤਦੋਂ ਚੌਥੇ ਸਰੀਰ ਵਿੱਚ ਫਿਰ ਦੁਬਾਰਾ ਜਿਹੜਾ ਸਰੀਰ ਤੀਰਥ ਮੈਂ ਪ੍ਰਗਟ ਕਰਾਂਗਾ ਆ ਕੇ। ਪੰਚਮ ਤਨ ਤੇ ਪੱਕਵ ਬਣਾਵਾ। ਜਦੋਂ ਵੀ ਰਾਜਾ ਮੇਰਾ ਪੰਜਵਾਂ ਸਰੀਰ ਹੋਇਆ, ਫਿਰ ਮੈਂ ਇਹਨੂੰ ਕਹਿੰਦੇ ਤੀਰਥ ਨੂੰ ਚਾਰ ਸਪੇਰੇ ਬੜਾ ਭਾਰੀ ਪੱਕਾ ਬਣਾ ਦਿਆਂਗਾ, ਚੂਨਾ ਲਾ ਲਾ ਕੇ। ਸਰ ਅੰਦਰ ਸਿਰਜਾਂ ਹਰ ਮੰਦਰ। ਪੰਜਵੇਂ ਸਰੋਵ ਜਮੇ ਵਿੱਚ ਇਹ ਜਿਹੜਾ ਸਰੋਵਰ ਹੋਵੇਗਾ ਉਹਦੇ ਵਿੱਚ ਮੈਂ ਸੋਹਣਾ ਹਰਿਮੰਦਰ ਸਾਹਿਬ ਸਿਰਜਾਂਗਾ ਬਣਾਵਾਂਗਾ। ਜਿਸ ਮਨਿੰਦ ਕਿਤ ਹੋਏ ਨਾ ਸੁੰਦਰ। ਇਸ ਹਰਿਮੰਦਰ ਦੇ ਸਦਰਥ ਹੋਰ ਦੁਨੀਆਂ ਦੇ ਮੰਦਰ ਕੋਈ ਸੋਹਣੇ ਸੋਹਣੇ ਹੋਣਗੇ, ਇਹਦੇ ਸਦਰਥ ਕੋਈ ਹਰਿਮੰਦਰ ਨਹੀਂ ਹੋਵੇਗਾ। ਸਤ ਨਾਮ ਕੀ ਅਦਕ ਬਡਾਈ। ਇਸ ਮੇਰੇ ਹਰਿਮੰਦਰ ਵਿੱਚ ਸਤ ਨਾਮ ਵਾਹਿਗੁਰੂ ਪਰਮੇਸ਼ਰ ਮੇਰੀ ਬੜੀ ਭਾਰੀ ਵਡਿਆਈ ਹੁੰਦੀ ਰਹੇਗੀ, ਇੱਥੇ ਕੀਰਤਨ ਹੁੰਦਾ ਰਹੇਗਾ। ਕਰੋ ਸਥਾਪਿਤ ਰਹਿ ਸਦਾਈ। ਇਸ ਤਰ੍ਹਾਂ ਕਲਯੁਗ ਵਿੱਚ ਮਹਾਨ ਤੀਰਥ ਨੂੰ ਮੈਂ ਇਸ਼ਤ ਕਰਾਂਗਾ, ਫਿਰ ਦੁਨੀਆਂ ਰਹਿੰਦੀ ਤੱਕ ਕਾਇਮ ਰਹੇਗਾ ਹਰਿਮੰਦਰ ਤੇ ਸਰੋਵਰ। ਖਸ਼ਟਮ ਦੇਹ ਧਰੋ ਮੈਂ ਜਬੈ। ਇੱਕ ਵਾਹ ਰਾਜੇ ਜਦੋਂ ਕਲਯੁਗ ਦੇ ਸਮੇਂ ਵਿੱਚ ਫਿਰ ਮੈਂ ਛੇਵਾਂ ਸਰੀਰ ਧਾਰਨ ਕਰਾਂਗਾ, ਗੁਰੂ ਹਰਗੋਬਿੰਦ ਸਾਹਿਬ ਰੂਪ ਹੋਵਾਂਗਾ। ਜਿਹ ਸਥਾਨ ਹੋ ਬੈਠਿਓ ਅਬੈ। ਜਿਸ ਸਥਾਨ ਤੇ ਚੌਂਕੜਾ ਮਾਰ ਕੇ ਮੈਂ ਇਸ ਸਮੇਂ ਬੈਠਾ ਹੋਇਆ ਹਾਂ। ਰਾਜ ਅਕਾਲ ਬੁੰਗਾ ਧਰ ਨਾਮੂ। ਇੱਥੇ ਮੈਂ ਕਹਿੰਦੇ ਅਕਾਲ ਬੁੰਗਾ ਰਚਾਂਗਾ ਤੇ ਉਹਦਾ ਨਾਮ ਵੀ ਅਕਾਲ ਬੁੰਗਾ ਹੀ ਰੱਖਾਂਗਾ। ਸਿਰਜੋਂ ਤਖਤ ਮਹਾ ਅਬਰਾਮੋ। ਇੱਥੇ ਕਹਿੰਦੇ ਪਾਤਸ਼ਾਹਾਂ ਦਾ ਪਾਤਸ਼ਾਹੀ ਜਿਹੜਾ ਤਖਤ ਹੈ ਸੋਹਣਾ ਮੈਂ ਤਖਤ ਵੀ ਰਚਾਂਗਾ। ਬੈਠਾ ਬੀਚ ਦੀਵਾਨ ਲਗਾਵਾਂ। ਇਸ ਤਰ੍ਹਾਂ ਸਾਰਿਆਂ ਦੇ ਵਿੱਚ ਬੈਠ ਕੇ ਨਾ ਤਖਤ ਤੇ ਮੈਂ ਸੋਹਣਾ ਦੀਵਾਨ ਲਾਇਆ ਕਰਾਂਗਾ। ਸਰਬ ਜਗਤ ਕੋ ਗੁਰੂ ਕਹਾਵਾਂ। ਸਾਰੇ ਜਿਨੇ ਦੁਨੀਆਂ ਭਰ ਦੇ ਗੁਰੂ ਪੀਰ ਮੈਂ ਸਾਰਿਆਂ ਦਾ ਮਹਾਨ ਗੁਰੂ ਹਰੂ ਗੁਰੂ ਕਹਾਵਾਂਗਾ। ਪੀਰਾਂ ਦੇ ਪੀਰ, ਮੀਰਾਂ ਦੇ ਮੀਰ, ਪਾਤਸ਼ਾਹਾਂ ਦਾ ਪਾਤਸ਼ਾਹ, ਪੀਰਾਂ ਦਾ ਪੀਰ, ਇਉਂ ਸਭ ਦਾ ਗੁਰੂ ਕਹਾਵਾਂਗਾ। ਪੁੰਨ ਮੈਂ ਸਦਾ ਬਸਾਂ ਇਸ ਥਾਨ। ਰਾਜੇ ਕਾਲ ਬੁੰਗਾ ਰਜ ਕੇ ਫਿਰ ਵੀ ਮੈਂ ਇਸ ਸਥਾਨ ਤੇ ਸਦਾ ਕਹਿੰਦੇ ਵਿਰਾਜਦਾ, ਇੱਥੇ ਹੀ ਟਿਕਾਰਾਂ ਹਾਜ਼ਰ ਨਾਜ਼ਰ ਰਹਾਂਗਾ। ਬੰਦਹ ਅਚਰਜ ਹੋਏ ਜਹਾਨ। ਆਏ ਕਾਲ ਬੁੰਗੇ ਨੂੰ ਹਰਿਮੰਦਰ ਨੂੰ ਆ ਕੇ ਲੋਕ ਮੱਥਾ ਟੇਕਿਆ ਕਰਨਗੇ, ਦਰਸ਼ਨ ਕਰਕੇ ਚਰਜ ਹੋ ਜਾਇਆ ਕਰਨਗੇ। ਜੋਤ ਆਪਣੀ ਨੀਤ ਬਸਾਵਾ। ਇੱਥੇ ਆਪਣੀ ਜਿਹੜੀ ਜੋਤ ਹੈ, ਸ਼ਕਤੀ ਹੈ, ਤਾਕਤ ਹੈ, ਮੈਂ ਹਮੇਸ਼ਾ ਬਸਾਵਾਂਗਾ, ਹਮੇਸ਼ਾ ਕਾਇਮ ਰੱਖਾਂਗਾ। ਮਹਾ ਤੇਜ ਸਭ ਮਹਿ ਬਿਦਤਾਵਾ। ਸਾਰਿਆਂ ਵਿੱਚ ਆਪਣਾ ਮਹਾਨ ਜਿਹੜਾ ਤੇਜ ਪ੍ਰਤਾਪ ਮੈਂ ਪ੍ਰਗਟ ਕਰਾਂਗਾ ਛੇਵੇਂ ਜਾਮੇ ਵਿੱਚ। ਇਮ ਪਰਸ਼ੋਤਮ ਨਿਰਪ ਸੋ ਕਹਿਓ। ਇਸ ਤਰ੍ਹਾਂ ਜਿਹੜੇ ਪੁਰਸ਼ਾਂ ਵਿੱਚੋਂ ਉੱਤਮ ਅਕਾਲ ਪੁਰਖ ਹੈ, ਸਾਰਿਆਂ ਦੇਵਤਿਆਂ ਵਿੱਚ ਬੈਠਿਆ ਹੋਇਆ, ਉਹ ਰਾਜੇ ਇੱਕ ਵਾਕ ਨੂੰ ਕਿਹਾ ਵੀ ਉਹ ਕਰਾਂਗੇ। ਪੁੰਨ ਬ੍ਰਹਮਾ ਕੀ ਦਿਸ਼ ਕੋ ਚਾਹਿਓ। ਫਿਰ ਉਸ ਵੇਲੇ ਬ੍ਰਹਮਾ ਦੀ ਤਰਫ ਨੂੰ ਵੀ ਚਾਹਿਆ ਵੀ ਇਹ ਵੀ ਕੁਛ ਆਖੇ। ਰੁਦਰ ਸੋਦਰ ਆਦਿ ਸਭ ਜੇਈ। ਆ ਜਿਹੜੇ ਕੋਈ ਸ਼ਿਵ ਜੀ ਹੈ, ਹੋਰ ਜਿਹੜੇ ਕੋਈ ਦੇਵਤੇ ਹੈ, ਜਿਵੇਂ ਧਰਮਰਾਜ ਆਦਿਕ ਹੈ, ਕਾਰਤਿਕ ਆਦਿਕ ਹੈ। ਹੋਏ ਪ੍ਰਸੰਨ ਬਰ ਭਾਖਤ ਸੇਈ। ਵਾਹਿਗੁਰੂ ਤੋਂ ਬਾਅਦ ਪ੍ਰਸੰਨ ਹੋ ਕੇ ਵੀ ਬਰ ਕਹਿਣ ਬਰ ਦੇਣ ਲੱਗੇ ਰਾਜੇ ਨੂੰ। ਨਿਜ ਨਿਜ ਥਲ ਹਮ ਸਭ ਹੀ ਰਹਿ। ਕਹਿੰਦੇ ਵੀ ਜਦੋਂ ਸਾਡਾ ਮਾਲਕ ਵਾਹਿਗੁਰੂ ਇੱਥੇ ਹੁਣ ਬੈਠਾ ਤੇ ਫਿਰ ਬੈਠਾ ਰਹੇਗਾ ਕਲਯੁਗ, ਅਸੀਂ ਵੀ ਆਪੋ ਆਪਣੇ ਸਥਾਨ ਤੇ ਫਿਰ ਨਾਲ ਹੀ ਬੈਠਾਂਗੇ। ਤੀਨ ਲੋਕ ਪਤ ਸੰਗੀ ਅਹੈ। ਕਿਉਂਕਿ ਤਿੰਨਾਂ ਲੋਕਾਂ ਦਾ ਜਿਹੜਾ ਮਾਲਕ ਉਹਦੇ ਅਸੀਂ ਸੰਗੀ ਸਾਥੀ ਹਾਂ, ਜਿੱਥੇ ਵਾਹਿਗੁਰੂ ਰਹੇਗਾ ਉੱਥੇ ਅਸੀਂ ਵੀ ਤਿੰਨ ਨਾਲ ਹੀ ਰਹਾਂਗੇ। ਇਸ ਪ੍ਰਕਾਰ ਨਿਰਪਕੋ ਜੋ ਬਰ ਦੀਨੇ। ਹਾਂ ਕਵੀ ਜੀ ਕਹਿੰਦੇ ਹੈ ਇਸ ਤਰ੍ਹਾਂ ਜਿਹੜਾ ਖਵਾਕ ਰਾਜਾ ਸੀ ਉਸਨੂੰ ਵਾਹਿਗੁਰੂ ਨੇ ਵੀ ਬਾਕੀ ਜਿਹੜੇ ਦੇਵਤੇ ਉਹਨਾਂ ਨੇ ਬਰ ਦਿੱਤੇ। ਉਨਹੋ ਬਿਸਰ ਜਨ ਸਗਰੇ ਕੀਨੇ। ਇਹ ਸਾਰੇ ਦੇਵਤਿਆਂ ਨੂੰ ਸਤਿਕਾਰ ਦੇ ਵਚਨ ਕਹਿ ਕੇ ਵਿਦਿਆ ਕਰ ਦਿੱਤਾ। ਨਿਰਪ ਇਕ ਵਾਕ ਪ੍ਰਤਾਪ ਵਿਸਾਲਾ। ਇਸ ਤਰ੍ਹਾਂ ਕਦੇ ਮਹਾਨ ਜਗ ਕਰਨੇ ਕਰਕੇ ਵਾਹਿਗੁਰੂ ਦਾ ਬਰ ਪ੍ਰਾਪਤ ਕਰਨੇ ਕਰਕੇ ਰਾਜੇ ਦਾ ਬੜਾ ਭਾਰੀ ਤੇਜ ਪ੍ਰਤਾਪ ਫੈਲਿਆ। ਛਤਰੀ ਬੰਸ ਜਗਤ ਮਹਿਚਾਲਾ। ਇਸ ਤਰ੍ਹਾਂ ਛਤਰੀਆਂ ਦਾ ਜਿਹੜਾ ਹੰਸ ਵੰਸ ਹੈ ਸੰਸਾਰ ਦੇ ਵਿੱਚ ਚੱਲ ਪਿਆ, ਹੋਂਦ ਵਿੱਚ ਹੀ ਆ ਗਿਆ। ਰਾਮ ਚੰਦ ਆਦਿਕ ਸਿਰ ਮੌਰ। ਛਤਰੀਆਂ ਦੀ ਹੰਸ ਵੰਸ ਵਿੱਚ ਰਾਮ ਚੰਦਰ ਜੀ ਸ਼੍ਰੋਮਣੀ ਅੱਗੇ ਤੋਂ ਅੱਗੇ ਹੋ ਗਏ। ਭਾਏ ਅਨੇਕ ਸੋ ਰਾਜਾ ਔਰ। ਹੋਰ ਕਹਿੰਦੇ ਅਨੇਕਾਂ ਰਾਜੇ ਵੀ ਇਹ ਛਤਰੀਆਂ ਵਿੱਚੋਂ ਹੋਏ। ਸੋਈ ਬੰਸ ਚੱਲਿਓ ਜਗ ਆਵਾ। ਜਿਹੜਾ ਛਤਰੀਆਂ ਦਾ ਬੰਸ ਅੱਗੇ ਤੋਂ ਅੱਗੇ ਚੱਲਿਆ ਆਇਆ ਕਲਯੁਗ ਦੇ ਸਮੇਂ ਵਿੱਚ ਵੀ। ਬੇਦੀ ਕੁੱਲ ਸੋਢੀ ਪ੍ਰਗਟਾਵਾ। ਚੋ ਬੇਦੀਆਂ ਦੀ ਕੁੱਲ ਪ੍ਰਗਟ ਹੋ ਗਈ, ਸੋਢੀਆਂ ਦੀ ਕੁੱਲ ਹੋ ਗਈ, ਤੇੜਾਂ ਦੀ ਕੁੱਲ ਹੋ ਗਈ, ਭਲਿਆਂ ਦੀ ਹੋ ਗਈ। ਸਭ ਪ੍ਰਸੰਗ ਪ੍ਰਥਮੈ ਜੋ ਭਾਇਓ। ਸਭ ਤੋਂ ਪਹਿਲੇ ਸਤਜੁਗ ਦੇ ਸਮੇਂ ਜੋ ਕੋਈ ਪ੍ਰਸੰਗ ਹੋਇਆ ਸੀ, ਬਚਨ ਬਿਲਾਸ ਹੋਏ ਸਨ। ਸ੍ਰੀ ਗੁਰ ਅਮਰ ਵਿਚਾਰਨ ਕੀਓ। ਗੁਰੂ ਅਮਰਦਾਸ ਸਾਹਿਬ ਜੀ ਨੇ ਚਵਾਰਾ ਸਾਹਿਬ ਬੈਠਿਆਂ ਬੈਠਿਆਂ ਸੋਚ ਵਿਚਾਰ ਨਾ ਕੀਤਾ ਵੀ ਓਂ ਸਤਜੁਗ ਦੇ ਸਮੇਂ ਵਿੱਚ ਅਸੀਂ ਬਚਨ ਕਹੇ ਸੀ ਅਤੇ ਹੁਣ ਉਹ ਸਮਾਂ ਆ ਗਿਆ ਹੈ, ਉਹ ਤੀਰਥ ਨੂੰ ਪ੍ਰਗਟ ਕਰੀਏ ਲੋਕਾਂ ਦੇ ਭਲੇ ਵਾਸਤੇ। ਸ੍ਰੀ ਗੁਰੂ ਰਾਮਦਾਸ ਕੇ ਹੇਤ। ਵਿਚਾਰਦੇ ਹਨ ਵੀ ਗੁਰੂ ਰਾਮਦਾਸ ਮਹਾਰਾਜ ਜੀ ਕਿੱਥੇ ਰਹਿਣਗੇ, ਉਹਨਾਂ ਦੇ ਵਾਸਤੇ, ਇਹਨਾਂ ਦੇ ਵਸਣ ਵਾਸਤੇ ਮਕਾਨ ਵੱਖਰੇ ਰੂਪ ਦੇ ਵਿੱਚ ਬਣਵਾ ਦੇਈਏ। ਕੁੱਲ ਹਮਰੀ ਰਹਿ ਗੋਇੰਦਵਾਲ। ਸਾਡੀ ਜਿਹੜੀ ਕੁੱਲ ਹੈ, ਮੋਹਰੀ ਹੈ, ਮੋਹਨ ਮੋਹਨ ਜੀ ਹੈ, ਇਹ ਸਾਰੀ ਸੰਤਾਨ ਗੋਇੰਦਵਾਲ ਸਾਹਿਬ ਵਿੱਚ ਰਹੇਗੀ। ਫੂਲਹਿ ਫਲ ਹੈ ਆਨੰਦ ਵਿਸ਼ਾਲ। ਸਾਡੀ ਜਿਹੜੀ ਅੰਸ ਵੰਸ ਹੈ ਬੜੇ ਆਨੰਦ ਨਾਲ ਵਧੇ ਫੁੱਲੇਗੀ। ਇਨ ਤੇ ਪ੍ਰਥਕ ਰਹਿ ਕਿਤ ਔਰ। ਇਹ ਗੁਰੂ ਰਾਮਦਾਸ ਸਾਹਿਬ ਜੀ ਸਾਡੇ ਸਾਹਿਬਜ਼ਾਦਿਆਂ ਤੋਂ ਵੱਖਰੇ ਹੋ ਕੇ ਕਿਤੇ ਹੋਰ ਆਸੇ ਪਾਸੇ ਦੂਰ ਰਹਿਣ। ਰਾਮਦਾਸ ਸੋਢੀ ਸਿਰ ਮੌਰ। ਗੁਰੂ ਰਾਮਦਾਸ ਸੋਢੀਆਂ ਦੀ ਬੰਸ ਵਿੱਚੋਂ ਸਿਰ ਮੌਰ ਸ਼੍ਰੋਮਣੀ ਹੈ। ਅਰ ਤਹਿ ਤੀਰਥ ਸੋ ਬਿਦ ਤਾਵੈ। ਨਾਲ ਇਹ ਵੀ ਵਿਚਾਰ ਕਰ ਰਹੇ ਹੈ ਗੁਰੂ ਅਮਰਦਾਸ ਸਾਹਿਬ ਜੀ ਵੀ ਇਸ ਤਰ੍ਹਾਂ ਇਹਨਾਂ ਨੂੰ ਵੱਖਰੇ ਵਸਾ ਦੀਏ, ਨਾਲੇ ਜਿਹੜਾ ਉਸ ਸਤਯੁਗ ਤੋਂ ਤੀਰਥ ਰਚਿਆ ਸੀ ਫਿਰ ਅਲੋਪ ਹੋ ਗਿਆ ਸੀ, ਉਹਨੂੰ ਵੀ ਪ੍ਰਗਟ ਕਰ ਦਈਏ। ਸਨੇ ਸਨੇ ਸਭ ਕਾਰ ਕਰਾਵੇ। ਇਸ ਤਰ੍ਹਾਂ ਹੌਲੀ ਹੌਲੀ ਇਹ ਜਿਹੜਾ ਗੁਰੂ ਰਾਮਦਾਸ ਸਾਹਿਬ ਜੀ ਉੱਥੇ ਕੰਮ ਸ਼ੁਰੂ ਕਰਾ ਲੈਣਗੇ ਤੇ ਅੱਗੇ ਹੋਈ ਜਾਏਗਾ। ਨਿਰਪ ਕੋ ਬਰ ਪੂਰਬ ਜੋ ਦਇਓ। ਹਾਂ ਅਕਾਲ ਪੁਰਖ ਰੂਪ ਦੇ ਵਿੱਚ ਜੋ ਅਸੀਂ ਅਖਵਾਕ ਰਾਜੇ ਨੂੰ ਬਰ ਦਿੱਤਾ ਸੀ। ਔਰ ਸ੍ਰੀ ਅਮਰ ਸੁਭ ਸਿਮਰਨ ਕਯੋ। ਗੁਰੂ ਅਮਰਦਾਸ ਸਾਹਿਬ ਜੀ ਪਰਮੇਸ਼ਰ ਰੂਪੀ ਉਹ ਆਪਣੇ ਹਿਰਦੇ ਵਿੱਚ ਯਾਦ ਕਰ ਲਿਆ ਵੀ ਉਹ ਸਮਾਂ ਆ ਗਿਆ ਜੋ ਬਚਨ ਕਿਹਾ ਸੀ, ਹੁਣ ਤੀਰਥ ਪ੍ਰਗਟ ਕਰੀਏ। ਜਾਣਿਓ ਸਮਾਂ ਪਹੁੰਚਿਓ ਆਏ। ਕਿਉਂਕਿ ਆਪ ਜੀ ਨੇ ਜਾਣ ਲਿਆ ਵੀ ਉਹ ਸਮਾਂ ਹੁਣ ਤੀਰਥ ਦੇ ਪ੍ਰਗਟ ਕਰਨ ਦਾ ਨੇੜੇ ਆ ਪਹੁੰਚਿਆ। ਤੀਰਥ ਸਰਬੋਤਮ ਵਿਦਤਾਏ। ਇਹ ਕਰਕੇ ਦੁਨੀਆਂ ਭਰ ਵਿੱਚੋਂ ਜਿਹੜਾ ਸਭ ਤੋਂ ਉੱਤਮ ਤੀਰਥ ਨੂੰ ਪ੍ਰਗਟ ਕਰ ਦਈਏ। ਦੋਹਰਾ ਅਮਰਦਾਸ ਸ੍ਰੀ ਸਤਿਗੁਰੂ। ਇਸ ਤਰ੍ਹਾਂ ਸਵਾਏ ਮਨ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਜਾਨ ਸਕਲ ਗਤ ਲੀਨ। ਜਿਹੜੀ ਪਿਛਲੇ ਸਮੇਂ ਦੀ ਸਾਰੀ ਰੀਤੀ ਹੈ ਉਹ ਆਪ ਜੀ ਨੇ ਜਾਣ ਲਈ ਹੈ। ਸੋਢੀ ਕੁੱਲ ਭੂਖਨ ਤਬੈ। ਵਿਚਾਰ ਕਰਕੇ ਜੋ ਸੋਢੀਆਂ ਦੇ ਕੁੱਲ ਦੇ ਕਹਿਣਾ ਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਨਿਕਟ ਬੁਲਾਵਨ ਕੀਨ। ਉਹਨਾਂ ਨੂੰ ਆਵਾਜ਼ ਦੇ ਕੇ ਆਪਣੇ ਕੋਲ ਬੁਲਾ ਲੈਣਾ ਕੀਤਾ। ਚੌਪਈ ਸੁਨਹਿ ਸੋਮ ਬਸਨ ਹਿਤ ਤਾਂ ਥਾਂ। ਗੁਰੂ ਅਮਰਦਾਸ ਸਾਹਿਬ ਜੀ ਬੋਲੇ ਹਨ ਸੁਨ ਹੋਏ ਸੋਮ, ਹੇ ਸੋਮ ਦਾ ਅਰਥ ਪਿਆਰੇ ਹੁੰਦਾ, ਹੇ ਸਾਡੇ ਪਿਆਰੇ ਸੁਣ ਆਪਣੇ ਬਸਣ ਵਾਸਤੇ ਥਾਂ ਟਿਕਾਣਾ ਗ੍ਰਾਮ ਬਸਾਵਹ ਪਿਖ ਕਰ ਆਨ ਕੋਈ ਹੋਰ ਥਾਂ ਦੇਖ ਕੇ ਨਾ ਸੋਹਣਾ ਤੇ ਉੱਥੇ ਤੁਸੀਂ ਆਪਣੇ ਵਾਸਤੇ ਨਗਰ ਵਸਾ ਲਓ ਸਣੇ ਸਣੇ ਨਿਜ ਪਾਏ ਟਿਕਾਵਹ ਫਿਰ ਨਗਰ ਵਿੱਚ ਹੌਲੀ ਹੌਲੀ ਆਪਣੇ ਪੱਕੇ ਤੌਰ ਤੇ ਚਰਨ ਟਿਕਾ ਲਓ ਬਹੁਰ ਕਰਹੋ ਪੁਰ ਮਹਾਂ ਬਸਾਵਹ ਫਿਰ ਯਤਨ ਕਰਕੇ ਕਹਿੰਦੇ ਬਹੁਤ ਵੱਡਾ ਸ਼ਹਿਰ ਹੀ ਉਹ ਵਸਾ ਲਓ ਤੁਸੀਂ ਜਿਮ ਖਡੂਰ ਗੁਰ ਸੇਵਾ ਕਰਕੇ ਇਸ ਤਰ੍ਹਾਂ ਵੀ ਗੁਰੂ ਰਾਮਦਾਸ ਸਾਹਿਬ ਖਡੂਰ ਸਾਹਿਬ ਵਿੱਚ ਅਸੀਂ ਗੁਰੂ ਅੰਗਦ ਸਾਹਿਬ ਜੀ ਦੀ ਸੇਵਾ ਕਰਕੇ ਪਾਛੇ ਆਨ ਬਸੇ ਹਮ ਟਰਕੇ ਉਹਨਾਂ ਦੇ ਸੱਚਖੰਡ ਗਵਨ ਤੋਂ ਬਾਅਦ ਅਸੀਂ ਉਹਨਾਂ ਦੇ ਹੁਕਮ ਅਨੁਸਾਰ ਖਡੂਰ ਸਾਹਿਬ ਤੋਂ ਟਲਕੇ ਇੱਥੇ ਗੋਇੰਦਵਾਲ ਸਾਹਿਬ ਆ ਕੇ ਬਸ ਗਏ ਇਮ ਨੀਕੀ ਨਿਜ ਹਿਰਦੈ ਵਿਚਾਰ ਇਸ ਤਰ੍ਹਾਂ ਤੁਸੀਂ ਵੀ ਆਪਣੇ ਨਿਰੇ ਵੇ ਆਪਣੇ ਲਈ ਚੰਗੀ ਗੱਲ ਦੇ ਵਿੱਚ ਵਿਚਾਰ ਲਓ ਵੀ ਸਾਡੇ ਰਹਿੰਦਿਆਂ ਰਹਿੰਦਿਆਂ ਤੁਸੀਂ ਆਪਣਾ ਨਗਰ ਵੱਖਰਾ ਵਸਾ ਲਓ ਬਸਨ ਹੇਤ ਥਲ ਜਾਏ ਨਿਹਾਰ ਇੱਥੇ ਜਾ ਕੇ ਤੁਸੀਂ ਸਦਾ ਲਈ ਬਸਣਾ ਜਾ ਕੇ ਕੋਈ ਥਾਂ ਟਿਕਾਣਾ ਵੇਖੋ ਆਹ ਪਰਗਨਾ ਤੁਮਰੇ ਪਾਸ ਕਿਉਂਕਿ 84 ਪਿੰਡਾਂ ਦਾ ਇਲਾਕਾ ਹੁਣ ਤੁਹਾਡੇ ਕੋਲ ਆਈ ਗਿਆ ਉਹਨਾਂ ਦੇ ਵਿੱਚੋਂ ਜਿਹੜਾ ਥਾਂ ਟਿਕਾਣਾ ਤੁਹਾਨੂੰ ਚੰਗਾ ਲੱਗਦਾ ਉੱਥੇ ਨਗਰ ਵਸਾ ਲਓ ਥਲ ਆਛੋ ਪਿਖ ਕਰਹੋ ਆਵਾਸ ਉਹਨਾਂ ਟਿਕਾਣ ਇਲਾਕੇ ਵਿੱਚੋਂ ਚੰਗਾ ਥਾਂ ਵੇਖ ਕੇ ਆਪਣਾ ਘਰ ਬਣਾ ਲਓ ਸੁਣ ਸ੍ਰੀ ਰਾਮਦਾਸ ਕਰ ਜੋਰੇ ਰਾਮਦਾਸ ਸਾਹਿਬ ਜੀ ਤੋਂ ਸੁਣ ਕੇ ਸ੍ਰੀ ਰਾਮਦਾਸ ਸਾਹਿਬ ਜੀ ਨੇ ਹੱਥ ਜੋੜਨਾ ਕੀਤੇ ਨੇ ਹੁਕਮ ਆਪ ਕੋ ਮੋਰ ਅਮੋਰੇ ਹਮਾਰਾ ਮੇਰੇ ਲਈ ਆਪ ਜੀ ਦਾ ਜਿਹੜਾ ਹੁਕਮ ਅਮੋੜ ਹੈ ਮੈਂ ਹੁਕਮ ਮੋੜ ਨਹੀਂ ਸਕਦਾ ਹਾਂ ਰਾਵਰ ਕੀ ਰਜਾਏ ਮਹਾਰਾਜੀ ਮੈਂ ਤਾਂ ਆਪ ਜੀ ਦੀ ਆਗਿਆ ਵਿੱਚ ਹੀ ਰਹਿਣ ਵਿੱਚ ਮਾਰਾ ਰਾਜੀ ਹਾਂ ਪ੍ਰਸੰਨ ਖੁਸ਼ ਹਾਂ ਇਹੀ ਪ੍ਰਤੱਗਿਆ ਮੈਂ ਉਰ ਸਾਜੀ ਇਹ ਜਿਹੜੀ ਪ੍ਰਤੱਗਿਆ ਮੇਰੇ ਦੇ ਵਿੱਚ ਪੂਰੀ ਧਾਰੀ ਹੋਈ ਹੈ ਜੋ ਤੁਮ ਕਰ ਹੋ ਸੋ ਆਛੀ ਹੋਏ ਜੋ ਤੁਸੀਂ ਮਾਰਾ ਕਰੋਗੇ ਮੇਰੇ ਲਈ ਬੜੀ ਚੰਗੀ ਹੋਵੇਗੀ ਆਛੀ ਹੋਏ ਕਰੋ ਤੁਮ ਜੋਏ ਜੋ ਮਾਰਾ ਤੁਸੀਂ ਕਰੋਗੇ ਉਹ ਬਿਲਕੁਲ ਚੰਗੀ ਹੀ ਹੋਏਗੀ ਗੱਲ ਹਮ ਪ੍ਰਾਣੀ ਕਿਆ ਸਕੈ ਵਿਚਾਰੇ ਅਸੀਂ ਤਾਂ ਮਾਰਾ ਪ੍ਰਾਣਾ ਧਾਰੀ ਅਲਪਗ ਜੀਵ ਹੈ ਕੀ ਸੋਚ ਵਿਚਾਰ ਸਕਦੇ ਹਾਂ ਸਭ ਗੁਣ ਸਾਗਰ ਮਹਿਦ ਅਪਾਰੇ ਆਪ ਤਾਂ ਸਾਰੇ ਗੁਣਾਂ ਦੇ ਮਹਾਨ ਵਹਾਨ ਮਾਰਾ ਵੱਡੇ ਸਮੁੰਦਰ ਹੀ ਹੋ ਥਲ ਕੋ ਪਰਖਨ ਹੇਤ ਨਿਖੇਤ ਮਾਰਾ ਆਪਣੇ ਮਕਾਨ ਬਣਾਉਣ ਵਾਸਤੇ ਜਿਹੜਾ ਚੰਗਾ ਥਾਂ ਪਰਖਣਾ ਹੈ ਮੈਂ ਤੁਮ ਆਗੇ ਕਹਾਂ ਅਚੇਤ ਮਾਰਾ ਤੁਹਾਡੇ ਅੱਗੇ ਕੀ ਬੇਸਮਝ ਜਾ ਹਾਂ ਵੀ ਕੋਈ ਚੰਗਾ ਥਾਂ ਪਰਖ ਕਰ ਸਕਾਂ ਅਰਜੀ ਸਿੱਖ ਕੀ ਮਰਾਵਰ ਮਰਜੀ ਮਾਰਾ ਮੈਂ ਸਿੱਖ ਦੀ ਤਾਂ ਅਰਜੀ ਬੇਨਤੀ ਆਪ ਜੀ ਦੀ ਮਰਜੀ ਹੈ ਮੈਂ ਗੁਰੂ ਜੀ ਇੱਕ ਸੇਵਾ ਗਰਜੀ ਇਹ ਸਤਿਗੁਰੂ ਅਮਰਦਾਸ ਸਾਹਿਬ ਜੀ ਮੈਂ ਤਾਂ ਆਪ ਜੀ ਇੱਕ ਸੇਵਾ ਕਰਨ ਦਾ ਹੀ ਗਰਜੀ ਲੋੜਵੰਦ ਹਾਂ ਚਾਹਵਾਨ ਜਿਮ ਰਜਾਏ ਜਿਸ ਥਲ ਕੋ ਕਹੋ ਇਸ ਤਰ੍ਹਾਂ ਦੀ ਆਪ ਜੀ ਦੀ ਮਹਾਰਾਜ ਜਿਸ ਥਾਂ ਵਾਸਤੇ ਕੋਈ ਆਗਿਆ ਕਹੋਗੇ ਵੀ ਫਲਾਨੇ ਥਾਂ ਜਾ ਕੇ ਤੂੰ ਨਗਰ ਵਸਾ ਲੈ ਸਕਲ ਰੀਤ ਨੀਕੇ ਜਿਸ ਲਹੋ ਇਸ ਤਰ੍ਹਾਂ ਤੁਸੀਂ ਚੰਗੀ ਰੀਤੀ ਨਾਲ ਮਹਾਰਾਜ ਜਾਣਦੇ ਹੋ ਜਹਾਂ ਬਤਾਵਹ ਕਰੁਣਾ ਧਾਰ ਹੇ ਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਧਾਰ ਕੇ ਮੈਨੂੰ ਜਿੱਥੇ ਵੀ ਨਗਰ ਵਸਾਉਣ ਲਈ ਕਹੋਗੇ ਸੇਵਕ ਜਾਏ ਕਰਹਿ ਤਹਿਕਾਰ ਮੈਂ ਤਾਂ ਮਹਾਰਾਜ ਆਪ ਜੀ ਦੇ ਘਰ ਦਾ ਸੇਵਕ ਹੈ ਉੱਥੇ ਜਾ ਕੇ ਨਗਰ ਵਸਾਉਣ ਲਈ ਕੰਮ ਸ਼ੁਰੂ ਕਰ ਦੇਵਾਂਗਾ ਨਹਿ ਸੁਤੰਤਰ ਕਿਛ ਮੋਤੇ ਹੋਏ ਗੁਰੂ ਅਮਰਦਾਸ ਸਾਹਿਬ ਜੀ ਮੈਥੋਂ ਆਪਣੇ ਆਪ ਕੋਈ ਜਿਹੜਾ ਸੁਤੰਤਰ ਆਜ਼ਾਦ ਹੋ ਕੇ ਆਪ ਤੋਂ ਵੱਖਰੇ ਹੋ ਕੇ ਨਹੀਂ ਕੁਝ ਹੋ ਸਕਦਾ ਸੋ ਸਭ ਕਾਰਿਆਂ ਪਰੇ ਰਹਿ ਜੋ ਜੋ ਮਹਾਰਾਜ ਆਪਣੇ ਵੱਲੋਂ ਪ੍ਰੇਰਨਾ ਕਰੋਗੇ ਉਹ ਮੈਂ ਜਿਹੜਾ ਕੰਮ ਕਾਰ ਜ਼ਰੂਰ ਕਰਾਂਗਾ ਸੁਣ ਸ੍ਰੀ ਅਮਰਦਾਸ ਕਰ ਕਰਨਾ ਹਾਂ ਗੁਰੂ ਰਾਮਦਾਸ ਸਾਹਿਬ ਜੀ ਤੋਂ ਸੁਣ ਕੇ ਪ੍ਰੇਮ ਪਿਆਰ ਸ਼ਰਧਾ ਦੇ ਵਚਨ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਰਪਾ ਕਰਦੇ ਹਾਂ ਸਰਬ ਪ੍ਰਸੰਗ ਭਲੇ ਕਰ ਵਰਨਾ ਹਾਂ ਇਹ ਸਾਰਾ ਪ੍ਰਸੰਗ ਸਤਜੁਗ ਦੇ ਸਮੇਂ ਦਾ ਜਿਵੇਂ ਸ਼ੁਭ ਰਾਜਾ ਹੋਇਆ ਖਵਾਕ ਰਾਜਾ ਹੋਇਆ ਉਹਨੇ ਜਗ ਕੀਤਾ ਪਰਮੇਸ਼ਰ ਨੂੰ ਬੁਲਾਇਆ ਪਰਮੇਸ਼ਰ ਨੇ ਖੁਸ਼ ਹੋ ਕੇ ਮਹਾਨ ਤੀਰਥ ਹੋਣ ਦਾ ਵਰ ਦਿੱਤਾ ਫਿਰ ਕਲਯੁਗ ਵਿੱਚ ਜਿਵੇਂ ਮਹਾਨ ਤੀਰਥ ਨੂੰ ਪ੍ਰਗਟ ਕਰਾਂਗੇ ਉਹ ਸਾਰਾ ਕੁਝ ਸਮਝਾ ਬਜਾ ਦਿੱਤਾ ਥੋੜੇ ਰੂਪ ਵਿੱਚ ਹੀ ਗੁਰੂ ਰਾਮਦਾਸ ਗ੍ਰਾਮ ਤੁੰਗ ਕੇ ਆਹੈ ਉਰੇ ਰੇ ਮਹਾਰਾਜ ਕਹਿੰਦੇ ਵੀ ਜਿੱਥੇ ਤੁਸੀਂ ਜਾ ਕੇ ਨਗਰ ਵਸਾਉਣਾ ਹੈ ਤੀਰਥ ਬਣਾਉਣਾ ਜਿਹੜਾ ਤੁੰਗ ਨਾਮੇ ਪਿੰਡ ਹੈ ਉਹ ਤੋਂ ਥੋੜਾ ਜਿਹਾ ਅੱਗੇ ਹੈ ਗਿੱਲ ਵਾਲੀ ਕੇ ਲਖੋ ਪਰੇ ਰੇ ਆਹ ਜਿਹੜੀ ਗਿੱਲ ਵਾਲੀ ਪਿੰਡ ਹੈ ਉਹ ਤੋਂ ਥੋੜਾ ਜਿਹਾ ਪਰੇ ਜਾਣ ਲਓ ਹੈ ਸੁਲਤਾਨ ਪਿੰਡ ਜਿਸ ਨਾਮੋ ਜਿਹਦਾ ਨਾਮ ਸੁਲਤਾਨ ਪਿੰਡ ਪਿੰਡ ਦਾ ਨਾਮ ਹੈ ਦਿਸ ਤੇ ਪਸਚਮ ਦਿਸ ਅਬਰਾਮੋ ਕਹਿੰਦੇ ਉਦੋਂ ਸ਼ਿਵ ਦੀ ਤਰਫ ਜਿਹੜਾ ਸੋਹਣਾ ਅਸਥਾਨ ਹੈ ਜਿਹੜਾ ਸੁਲਤਾਨ ਪਿੰਡ ਪਿੰਡ ਹੈ ਤਹਾਂ ਜਾਏ ਘਰ ਗ੍ਰਾਮ ਵਸਾਵਾ ਉੱਥੇ ਕਹਿੰਦੇ ਸਾਰੇ ਪਿੰਡਾਂ ਦੇ ਵਿਚਾਲੇ ਜੇ ਤੁਸੀਂ ਜਾ ਕੇ ਨਗਰ ਵਸਾ ਲਓ ਸੁੰਦਰ ਆਪਣੇ ਸਦਨ ਬਣਾਵਾ ਪਹਿਲਾਂ ਆਪਣੇ ਰਹਿਸ਼ ਵਾਸਤੇ ਸੋਹਣੇ ਮਕਾਨ ਬਣਾ ਲਓ ਜਿਤਕ ਦਰਬ ਲਾਗਹਿ ਤਿਸ ਥਾਨ ਉਸ ਥਾਂ ਤੇ ਜਿੰਨਾ ਕਹਿੰਦੇ ਧਨ ਲੱਗੇਗਾ ਧਨ ਖਰਚ ਆਵੇਗਾ ਸੋ ਸਭ ਲੈ ਹੋ ਬ੍ਰਿਧ ਤੇ ਪਾਨ ਬਾਬਾ ਬੁੱਢਾ ਸਾਹਿਬ ਜੀ ਨੇ 84 ਪਿੰਡਾਂ ਦਾ ਮਾਮਲਾ ਲੈ ਕੇ ਆਪਣੇ ਇਕੱਠਾ ਕੋਲ ਕੀਤਾ ਉੱਥੋਂ ਬਾਬਾ ਬੁੱਢਾ ਸਾਹਿਬ ਜੀ ਤੋਂ ਖੁੱਲੀ ਮਾਇਆ ਲੈ ਲਿਓ ਜਬ ਹੈ ਸਦਨ ਤਹ ਲੇ ਹੋ ਚਿਨਾਏ ਜਦੋਂ ਤੁਸੀਂ ਇਹ ਰਾਮਦਾਸ ਸਾਹਿਬ ਜੀ ਆਪਣੇ ਵਾਸਤੇ ਰਹਿਸ਼ੀ ਮਕਾਨ ਬਣਵਾ ਲਓ ਚਿਣਵਾ ਲਓ ਤਿਸ ਤੇ ਪੂਰਬ ਦਿਸ਼ ਪੁੰਨ ਜਾਏ ਫੇਰ ਕਹਿੰਦੇ ਉਸ ਥਾਂ ਤੋਂ ਚੜ੍ਹਦੀ ਤਰਫ ਨੂੰ ਤੁਸੀਂ ਚਲੇ ਜਾਣਾ ਤਹਾਂ ਬੈਠ ਤੀਰਥ ਖਿਨਵਾਵੋ ਉੱਥੇ ਬੈਠ ਕੇ ਤੁਸੀਂ ਫੇਰ ਜਿਹੜਾ ਤੀਰਥ ਹੈ ਇਹਦੀ ਕਾਲ ਸੇਵਾ ਸ਼ੁਰਵਾਈ ਸ਼ੁਰੂ ਕਰ ਦੇਣੀ ਚਾਰੋ ਦਿਸ਼ ਤੇ ਭਲੋ ਬਣਾਵੋ ਇਸ ਤਰ੍ਹਾਂ ਉਹ ਤੀਰਥ ਨੂੰ ਕਹਿੰਦੇ ਖੁਦਵਾ ਕੇ ਚਾਰੇ ਤਰਫੀ ਚਾਰੇ ਤਰਫਾਂ ਤੋਂ ਚੰਗਾ ਬਣਵਾਉਣਾ ਬਹਰ ਤੁਮਾਰੀ ਸੰਤਤ ਜੇਈ ਫੇਰ ਜਿਹੜੀ ਬਾਕੀ ਤੁਹਾਡੀ ਆਉਣ ਵਾਲੀ ਸੰਤਾਨ ਹੈ ਤਿਸ ਕੋ ਕਰ ਹੈ ਬਨਾਵਨ ਤੇਤੀ ਉਹ ਹੌਲੀ ਹੌਲੀ ਕਹਿੰਦੇ ਉਹ ਸਥਾਨ ਤੀਰਥ ਨੂੰ ਬਣਾ ਲਵੇਗੀ ਸੋਹਣਾ ਦਿਨ ਪ੍ਰਤਪੁਰ ਵਿਸ਼ਾਲ ਬਣ ਜੈ ਹੈ ਬਾਕੀ ਜਿਹੜਾ ਜਿੱਥੇ ਤੁਸੀਂ ਮਕਾਨ ਬਣਾਓਗੇ ਹੌਲੀ ਹੌਲੀ ਉੱਥੇ ਬਹੁਤ ਵੱਡਾ ਸ਼ਹਿਰ ਬਣ ਜਾਏਗਾ ਚੌਹ ਦਿਸ਼ ਤੇ ਨਰ ਆਨ ਬਸੇ ਹੈ ਕਿਉਂਕਿ ਉਸ ਸ਼ਹਿਰ ਦੇ ਵਿੱਚ ਚਾਰ ਸਪੇਰੇ ਤੋਂ ਬੜੇ ਲੋਕ ਆ ਕੇ ਬਸ ਜਾਣਗੇ ਇਮ ਸਗਰੀ ਬਿਦ ਕਹਿ ਸਮਝਾਈ ਕਿਉਂ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਸਾਰੀ ਜਿਹੜੀ ਵਿਧੀ ਜਗਤੀ ਹੈ ਕਹਿ ਕੇ ਸਮਝਾਈ ਹੈ ਅਪਰ ਸਰਬ ਤਿਆਰੀ ਕਰਵਾਈ ਹੋਰ ਜਿਵੇਂ ਉੱਥੇ ਕਈਆਂ ਗੇਤੀਆਂ ਉੱਥੇ ਜਾ ਕੇ ਕਰ ਸੇਵਾ ਕਰਨੀ ਉਹ ਸਾਰੀ ਤਿਆਰੀ ਕਰਵਾ ਦਿੱਤੀ ਪਾਰੋ ਕੀ ਸੁਭ ਬੜਵਾ ਜੋਏ ਕਿਹਦੇ ਤੇ ਜਾਣਗੇ ਚੜ ਕੇ ਭਾਈ ਪਾਰੋ ਜੀ ਜਿਹੜੇ ਪਰਮਹੰਸ ਦੱਲਾ ਨਿਵਾਸੀ ਸੀ ਉਹਦੀ ਬੜੀ ਚੰਗੀ ਕੀਮਤੀ ਸੋਹਣੀ ਘੋੜੀ ਹੈ ਸੀ ਹੇਤ ਅਰੂਡਨ ਦੀਨੀ ਸੋਈ ਉਹ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਅਸਵਾਰੀ ਕਰਨ ਵਾਸਤੇ ਦੇ ਦਿੱਤੀ ਚੜ੍ਹਨ ਵਾਸਤੇ ਬਖਸ਼ ਦਿੱਤੀ ਕਹਿਓ ਤੁਰੰਗਨ ਅਚਰਜ ਇਹੀ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਜਿਹੜਾ ਭਾਈ ਪਾਰੋ ਜੀ ਦੀ ਘੋੜੀ ਇੱਥੇ ਭੇਟਾਂ ਵਜੋਂ ਭਾਈ ਆਮ ਘੋੜੀਆਂ ਵਰਗੀ ਨੀ ਇਹ ਚਰਜੀ ਹੈ ਅਪਰ ਨਹੀਂ ਕਿਸ ਚੜਬੇ ਦੇਹੀ ਇਹ ਆਮ ਮਨੁੱਖ ਨੂੰ ਆਪਣੇ ਉੱਪਰ ਅਸਵਾਰ ਨਹੀਂ ਹੁੰਦੀ ਚੜ ਨਹੀਂ ਦਿੰਦੀ ਹੈ ਹਮਕਾ ਤੁਮ ਹੋਵੇ ਅਸਵਾਰੋ ਜਿਹੜੀ ਭਾਈ ਭੋਰੀ ਦੀ ਘੋੜੀ ਹੈ ਸਿਆਣੀ ਜਾਂ ਤਾਂ ਅਸੀਂ ਇਹਦੇ ਤੇ ਅਸਵਾਰ ਕਰਦੇ ਜਾਂ ਤੁਸੀਂ ਇਹਨਾਂ ਤੇ ਇਹਦੇ ਤੇ ਅਸਵਾਰ ਹੋ ਸਕੋਗੇ ਚੜਿਓ ਪ੍ਰਿਥਕ ਕਹਿ ਭਾਈ ਪਾਰੋ ਜਾਂ ਪਹਿਲਾਂ ਕਹਿੰਦੇ ਸਭ ਤੋਂ ਭਾਈ ਪਾਰੋ ਜੀ ਦੇ ਉੱਪਰ ਚੜ੍ਹਦੇ ਰਹੇ ਤੇ ਸਾਡੀ ਹਜ਼ੂਰੀ ਵਿੱਚ ਆਉਂਦੇ ਰਹੇ ਨੀਕੇ ਰੱਖੋ ਸੇਵਕ ਕਰਾਵੋ ਹਾਏ ਘੋੜੀ ਨੂੰ ਆਪਣੇ ਕੋਲ ਸਵਾਰੀ ਲਈ ਰੱਖ ਲਓ ਤੇ ਉੱਥੇ ਜਾ ਕੇ ਚੰਗੀ ਤਰ੍ਹਾਂ ਕਾਰ ਕਰਾਓ ਬ੍ਰਿਧ ਸੁਮਤ ਕੋ ਸੰਗ ਮਿਲਾਵੋ ਬਾਬਾ ਬੁੱਢਾ ਜੈ ਸਾਹਿਬ ਜੀ ਚੰਗੇ ਸ੍ਰੇਸ਼ਟ ਮਤ ਵਾਲੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਓ ਉਹਨਾਂ ਦੀ ਰਹਿ ਨਾਲ ਸਾਰਾ ਕੁਛ ਕਰੋ ਕਰਾਓ ਇਮ ਕਹਿ ਕਰੇ ਬਿਸਰ ਜਨ ਸੋਏ ਇਸ ਤਰ੍ਹਾਂ ਦੇ ਬਾਗ ਕਹਿ ਕੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਵਿਦਾ ਕਰ ਦਿੱਤਾ ਕੇਤਿਕ ਸੰਗ ਕਰੇ ਸਿੱਖ ਜੋਏ ਹੋਰ ਜਿਹੜੇ ਸਿਆਣੇ ਸਿਆਣੇ ਸਿੱਖ ਵੇਖ ਕੇ ਉਹ ਵੀ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਲ ਹੀ ਤੋਰ ਦੇਣਾ ਕੀਤੇ ਸਨੇ ਸਨੇ ਤਹਿ ਚੱਲ ਕਰ ਆਏ ਗੁਰੂ ਰਾਮਦਾਸ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਜੀ ਆਗਿਆ ਨਾਲ ਹੌਲੀ ਹੌਲੀ ਚੱਲਦੇ ਹੋਏ ਆ ਗਏ ਸੋ ਥਲ ਸ੍ਰੀ ਗੁਰ ਅਮਰ ਬਤਾਏ ਜਿਹੜਾ ਸਥਾਨ ਗੁਰੂ ਅਮਰਦਾਸ ਸਾਹਿਬ ਜੀ ਨੇ ਉਹ ਦੱਸਿਆ ਸੀ ਨਾ, ਉੱਥੇ ਆ ਪਹੁੰਚੇ। ਸਭ ਗ੍ਰਾਮਨ ਕੀ ਸੀ ਮਨ ਛੋਰ, ਕਿਹੜੇ ਗਿੱਲ ਵਾਲੀ ਪਿੰਡ ਹੈ, ਤੁੰਗ ਵਾਲੀ ਪਿੰਡ ਹੈ, ਸੁਲਤਾਨ ਪਿੰਡ ਹੈ, ਇਹ ਸਾਰੇ ਪਿੰਡ ਦੀ ਹੱਦ ਜੀ ਛੱਡ ਕੇ ਫਿਰ ਤਹਿਕਾਰ ਕਰੀ ਚਾਹ ਔਰ ਕਹਿੰਦੇ ਫਿਰ ਕਰਕੇ ਨਾ ਵਿਚਾਲੇ ਜੇ ਕਹਿੰਦੇ ਉੱਥੇ ਕਾਰ ਲਕੀਰ ਕਰ ਦਿੱਤੀ। ਜਿਮ ਜਿਮ ਬੁੱਢਾ ਬਿਉਂਤ ਬਣਾਵਹਿ, ਬਾਬਾ ਬੁੱਢਾ ਸਾਹਿਬ ਜੀ ਨਾਲ ਹੈ, ਜਿਵੇਂ ਜਿਵੇਂ ਕੀ ਕਹਿੰਦੇ ਢੰਗ ਤਰੀਕਾ ਬਣਾਉਂਦੇ ਦੱਸਦੇ। ਤਿਮ ਸ੍ਰੀ ਰਾਮਦਾਸ ਕਰਵਾਵਹਿ, ਓਵੇਂ ਓਵੇਂ ਗੁਰੂ ਰਾਮਦਾਸ ਸਾਹਿਬ ਜੀ ਕਰੀ ਕਰਾਈ ਜਾਂਦੇ। ਪ੍ਰਥਕ ਮੰਗਾਇਆ ਬਹਰ ਮਿਸ਼ਟਾਨ, ਨਗਰ ਦਾ ਨਿਓ ਰੱਖਣ ਵਾਸਤੇ, ਮੋਹਰੀ ਗੱਡਣ ਵਾਸਤੇ ਸਭ ਤੋਂ ਪਹਿਲੇ ਬੜਾ ਭਾਰੀ ਮਿੱਠਾ ਗੁੜ ਆਦਿਕ ਮੰਗਾਇਆ ਹੈ। ਗੁਰ ਆਗੇ ਅਰਦਾਸ ਬਖਾਨ, ਗੁਰੂ ਸਵੇਰੇ ਇੱਥੇ ਖੜਿਆ ਹੋ ਕੇ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ ਜੀ ਦਾ ਅਰਦਾਸ ਵਿੱਚ ਨਾਮ ਲਿਆ, ਧਿਆਨ ਕੀਤਾ ਹੈ। ਭੀੜ ਸੈਂਕੜੇ ਲੋਕਨ ਹੋਈ, ਉਸ ਵੇਲੇ ਲੈਂਕੜੇ ਲੋਕਾਂ ਦੀ ਬੜੀ ਭੀੜ ਹੋ ਗਈ, ਕਿਉਂਕਿ 84 ਪਿੰਡ ਹੈ। ਜਦੋਂ ਸੁਣਿਆ ਵੀ ਇੱਧਰ ਗੁਰੂ ਰਾਮਦਾਸ ਸਾਹਿਬ ਜੀ ਆ ਗਏ, ਨਗਰ ਵਸਾ ਗਏ, ਸੁਣ ਸੁਣ ਕੇ ਸਭ ਨੇ ਆ ਹੀ ਜਾਣਾ ਸੀ, ਬਾਬਾ ਬੁੱਢਾ ਸਾਹਿਬ ਜੀ ਨੇ ਬੁਲਾ ਲੈ ਆ ਹੀ ਜਾਣਾ ਸੀ। ਕਰਿਓ ਬਤਾਵਨ ਸਭ ਮਹਿ ਸੋਈ, ਇਸ ਤਰ੍ਹਾਂ ਕਹਿੰਦੇ ਉਹ ਫਿਰ ਜਿਹੜਾ ਗੁੜ ਮਿੱਠਾ ਵਗੈਰਾ ਉਹ ਸਾਰਿਆਂ ਵਿੱਚ ਅਰਦਾਸ ਕਰਕੇ ਵਰਤਾ ਦਿੱਤਾ। ਗਾਡੋ ਮੋੜਾ ਗਾਡ ਖਰਿਓ ਹੈ, ਇਸ ਤਰ੍ਹਾਂ ਕਹਿੰਦੇ ਮੋੜਾ ਜਾ ਗੱਡ ਦਿੱਤਾ, ਨਿਸ਼ਾਨ ਜਾ ਕਰ ਦਿੱਤਾ, ਉਹ ਗੱਡਿਆ ਹੋਇਆ ਕਹਿੰਦੇ ਖੜੋਤਾ ਤਕੜਾ। ਨਾਮ ਗੁਰੂ ਕੋ ਚੱਕ ਧਰਿਓ ਹੈ, ਇਹ ਜਿਹੜਾ ਨਗਰ ਦਾ ਨਾਮ ਹੈ ਗੁਰੂ ਕਾ ਚੱਕ ਰੱਖ ਦਿੱਤਾ ਹੈ। ਇੰਟਾ ਕੇਤਕ ਤਹਾਂ ਪਕਾਏ, ਇੱਥੇ ਆਵੇ ਉਹ ਜੇ ਲਗਵਾ ਕੇ ਕੁਝ ਇੱਟਾਂ ਪਕਵਾ ਲਈਆਂ। ਸਦਨ ਚਿਨਾਵਨ ਕੀਨ ਬਣਾਏ, ਫਿਰ ਆਪਣੇ ਰਹਿਸ਼ੀ ਜਿਹੜੇ ਮਕਾਨ ਹੈ ਉਹ ਕਹਿੰਦੇ ਚਿਣਵਾ ਲਏ ਬਣਵਾ ਲਏ ਗੁਰੂ ਕਾ, ਜਿਵੇਂ ਮਹਿਲ ਹਨ। ਹੋਰ ਗੁਰੂ ਰਾਮਦਾਸ ਸਾਹਿਬ ਜੀ ਦੀ ਜਿਹੜੀ ਸਰਾਂ ਵੱਜਦੀ ਹੈ ਵੀ ਗੁਰਸਿੱਖ ਇੱਥੇ ਰਹਿਣਗੇ, ਉਹ ਸਾਰਾ ਕੁਛ ਕਰਿਆ ਕਰਾਇਆ। ਪੁਨ ਸ੍ਰੀ ਅਮਰਦਾਸ ਜਿਮ ਕਹਿਓ, ਫਿਰ ਉਸ ਤੋਂ ਬਾਅਦ ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕਿਹਾ ਸੀ, ਸੋ ਸਿਮਰਤ ਸਰ ਸਿਰਜਨ ਚਾਹਿਓ, ਉਹ ਯਾਦ ਕਰਕੇ ਜਿਹੜਾ ਸਰੋਵਰ ਹੈ ਉਹ ਰਚਿਆ ਚਾਹੁੰਦੇ। ਲੇ ਬ੍ਰਿਧ ਸੰਗ ਆਪ ਚੱਲ ਗਏ, ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਲੈ ਕੇ ਗੁਰੂ ਰਾਮਦਾਸ ਸਾਹਿਬ ਜੀ ਚਲੇ ਗਏ। ਪੂਰਬ ਦਿਸ਼ਾ ਗ੍ਰਾਮ ਤੇ ਆਏ, ਆ ਜਿਹੜਾ ਇਹ ਗੁਰੂ ਕਾ ਚੰਗ ਨਗਰ ਵਸਾਏ ਦੇ ਚੜ੍ਹਦੀ ਤਰਫ ਨੂੰ ਪਹਿਲਾਂ ਚੱਲ ਕੇ ਆਏ। ਇਤ ਉਤ ਵਿਚਰਤ ਥਲ ਕੋ ਹੇਰੇ, ਇਧਰ ਉਧਰ ਫਿਰਦੇ ਹੋਏ ਥਾਂ ਟਿਕਾਣਾ ਵੇਖ ਰਹੇ। ਸ੍ਰੀ ਗੁਰ ਅਮਰ ਬਾਕ ਕੇ ਪ੍ਰੇਰੇ, ਹਾਂ ਗੁਰੂ ਰਾਮਦਾਸ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਦੇ ਬਚਨਾਂ ਦੇ ਪ੍ਰੇਰੇ ਹੋਏ। ਜਿਸ ਪ੍ਰਕਾਰ ਕੇ ਪਤੇ ਬਤਾਏ, ਇਸ ਤਰ੍ਹਾਂ ਦੇ ਜਿਹੜੇ ਪਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਦੱਸੇ ਸੀ, ਨਿਸ਼ਾਨ ਦੱਸੇ ਸੀ। ਖੋਜਤ ਫਿਰਤ ਸਰਬ ਹੀ ਥਾਏ, ਸਾਰੇ ਥਾਵਾਂ ਵਿੱਚ ਜਿਹੜੇ ਪਤੇ ਆ ਨਿਸ਼ਾਨੀਆਂ ਲੱਭਦੇ ਫਿਰ ਰਹੇ, ਢੂੰਡਦੇ ਫਿਰ ਰਹੇ। ਉਨ ਉੱਤਰ ਦਿਸ਼ ਮੁੱਖ ਕਰ ਚੱਲੇ, ਫਿਰ ਪਹਾੜ ਦੀ ਤਰਫ ਨੂੰ ਮੁੱਖ ਕਰਕੇ ਆਪ ਜੀ ਚੱਲ ਪਏ। ਬਦਰੀ ਆਦ ਬ੍ਰਿੰਦ ਤਰ ਖਲੇ, ਜਿੱਥੇ ਕਹਿੰਦੇ ਬੇਰੀਆਂ ਤੋਂ ਆ ਲੈ ਕੇ ਬੇਅੰਤੀ ਬਿਰਸ਼ ਖੜੋਤੇ ਹੋਏ। ਸਨੇ ਸਨੇ ਥਲ ਦੇਖਤ ਜਾਪ ਜਾਵੇ ਹੈ, ਹੌਲੀ ਹੌਲੀ ਜਿਹੜੇ ਥਾਂ ਉਹਨਾਂ ਨੂੰ ਦੇਖਦੇ ਜਾਂਦੇ ਗੁਰੂ ਰਾਮਦਾਸ ਸਾਹਿਬ ਜੀ। ਅਭਿਲਾਖਤ ਜੋ ਪਤੇ ਜੇ ਪਾਵੇ ਹੈ, ਅਭਿਲਾਖਤ ਚਾਹੁੰਦੇ ਹਨ ਵੀ ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਨੇ ਪਤੇ ਦੱਸੇ, ਨਿਸ਼ਾਨ ਚਿੰਨ ਦੱਸੇ, ਉਹ ਅਸੀਂ ਪਾ ਲਈਏ, ਲੱਭ ਲਈਏ। ਬ੍ਰਿਸ਼ ਸਿੰਸ ਪਾ ਜਬ ਹੈ ਨਿਹਾਰਾ, ਫੇਰੇ ਫਿਰਦੇ ਆ ਢੂੰਡਦੇ ਆ। ਜਦੋਂ ਟਾਹਲੀ ਦਾ ਦਰਖਤ ਗੁਰੂ ਰਾਮਦਾਸ ਸਾਹਿਬ ਜੀ ਨੇ ਵੇਖਿਆ ਹੈ, ਲਖਿਓ ਪਤਾ ਜੋ ਗੁਰ ਉਚਾਰਾ, ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਸੀ ਉਹ ਜਿਹੜਾ ਪਤਾ ਹੈ ਨਾ ਜਾਣ ਲਿਆ, ਉਹ ਚਿੰਨ ਜਾਣ ਲਿਆ ਵੀ ਟਾਹਲੀ ਦਾ ਦਰਖਤ ਮਹਾਰਾਜ ਨੇ ਕਿਹਾ ਸੀ ਜਿੱਥੇ ਵੱਡਾ ਖੜੋਤਾ ਉੱਥੇ ਸਭ ਤੋਂ ਪਹਿਲਾਂ ਸਰੋਵਰ ਦੀ ਕਾਰ ਸੇਵਾ ਪ੍ਰਾਰੰਭ ਕਰਨੀ ਹੈ। ਤਿਸਕੇ ਤਾਰੇ ਬਿਰਾਜੇ ਜਾਏ, ਉਹ ਟਾਹਲੀ ਦੇ ਦਰਖਤ ਦੇ ਹੇਠ ਗੁਰੂ ਰਾਮਦਾਸ ਸਾਹਿਬ ਜੀ ਜਾ ਬੈਠੇ। ਤਿਸ ਆਗੈ ਸਰ ਕੋ ਪਿਖ ਥਾਏ। ਉਹਦੇ ਸਾਹਮਣੇ ਜੇ ਅੱਗੇ ਜੀ ਸਰੋਵਰ ਵਾਹੁਣ ਵਾਹੁਣ ਵਾਲਾ ਥਾਂ ਵੇਖ ਲਿਓ। ਬ੍ਰਿਧ ਕੇ ਸਮਤ ਹੋਏ ਥਲ ਜੋਬਾ। ਬਾਬਾ ਬੁੱਢਾ ਸਾਹਿਬ ਦੀ ਸਲਾਹ ਦੇ ਅਨੁਸਾਰ ਹੋ ਕੇ ਉਹ ਥਾਂ ਵੇਖਿਆ। ਪਾਵਨ ਪਰਮ ਪ੍ਰਥਮ ਜੋ ਹੋਵਾ। ਪਹਿਲਾਂ ਵੀ ਬੜਾ ਪਵਿੱਤਰ ਹੋਇਆ ਪਿਆ ਇਸ ਥਾਂ। ਚਹੂ ਔਰ ਤੇ ਫਿਰ ਕਰ ਹੇਰਾ। ਆਓ ਸਾਨ ਨੂੰ ਚਾਰ ਸਪੇਰੇ ਫਿਰ ਤੁਰ ਕੇ ਵੇਖਿਆ ਹੈ। ਸਰਬ ਪ੍ਰਕਾਰ ਲਖੀ ਤਿਸ ਬੇਰਾ। ਸਭ ਤਰ੍ਹਾਂ ਦੀ ਉਹ ਜਿਹੜੀ ਥਾਂ ਦੀ ਜਗ੍ਹਾ ਨੂੰ ਵੇਖ ਲਿਆ, ਜਾਣ ਲਿਆ ਵੀ ਇਹ ਠੀਕ ਹੈ ਸਰੋਵਰ ਦੇ ਬਣਾਉਣ ਨਾਲ। ਕਲਪਤ ਕਰੇ ਤਹਾਂ ਚਹ ਕੋਨਾ। ਇਹ ਕਹਿੰਦੇ ਇਸ ਤਰ੍ਹਾਂ ਵਿਚਰ ਵਿਰ ਵਿਚਰ ਕੇ ਜਿਹੜੇ ਚਾਰੀ ਜੀਆਂ ਨੁਕਰਾਂ ਹਨ ਕੋਨੇ ਜੀ, ਉਹ ਕਲਪਤ ਕਰ ਲੇ ਵੀ ਆਹ ਬਾਹੀ ਇੱਧਰ ਹੋ ਜਾਏਗੀ, ਆਹ ਨੁਕਰ ਇੱਧਰ ਹੋ ਜਾਏਗੀ, ਇੱਥੇ ਆ ਸੋਹਣਾ ਅਸਥਾਨ ਬਣ ਜਾਏਗਾ। ਬ੍ਰਿਤ ਕੋ ਦਰ ਦਰਸਾ ਇਹ ਥਲ ਥਲ ਤੌਨਾ। ਉਹ ਜਿਹੜਾ ਥਾਂ ਹੈ ਬਾਬਾ ਬੁੱਢਾ ਸਾਹਿਬ ਜੀ ਨੂੰ ਦਿਖਾਇਆ ਵੀ ਇਹ ਜਿਹੜੀ ਨਿਸ਼ਾਨੀ ਹੈ ਗੁਰੂ ਅਮਰਦਾਸ ਸਾਹਿਬ ਜੀ ਨੇ ਸਾਨੂੰ ਦੱਸੀਆਂ ਸੀ, ਸਭ ਤੋਂ ਪਹਿਲਾਂ ਇੱਥੇ ਆਪਾਂ ਸਰੋਵਰ ਬਣਾਉਣਾ। ਇਸ ਦਿਨ ਨਿਸ਼ਚੈ ਕਰ ਬਿਧ ਨੀਕੇ। ਆਹੋ ਦਿਨ ਤਾਂ ਕਹਿੰਦੇ ਫਿਰ ਤੁਰ ਕਰਕੇ ਚੰਗੀ ਤਰ੍ਹਾਂ ਨਿਸ਼ਚੇ ਕੀਤਾ ਹੈ। ਪਰਖੇ ਪਤੇ ਕਹੇ ਗੁਰ ਹੀ ਕੇ। ਜੋ ਗੁਰੂ ਅਮਰਦਾਸ ਸਾਹਿਬ ਜੀ ਨੇ ਉਹ ਪਤੇ ਦੱਸੇ ਸੀ, ਨਿਸ਼ਾਨ ਚਿੰਨ ਦੱਸੇ, ਉਹ ਸਾਰੇ ਪਰਖ ਲਏ। ਜਿਸ ਮਹਿ ਜਾਏ ਕਰਿਓ ਬਿਸਰਾਮਾ। ਨਿਸਮਹਿ ਜਾਏ ਕਰਿਓ ਬਿਸਰਾਮਾ। ਜਦੋਂ ਰਾਤ ਦਾ ਸਮਾਂ ਹੋਇਆ ਹੈ ਫਿਰ ਆਪ ਜੀ ਨੇ ਜਾ ਵਿਸਰਾਮ ਕੀਤਾ। ਬਸਨੇ ਹੇਤ ਬਣੇ ਜਹ ਧਾਮਾ। ਜਿੱਥੇ ਬਸਣ ਵਾਸਤੇ ਆਪ ਜੀ ਦੇ ਮਕਾਨ ਬਣੇ ਸੀ, ਗੁਰੂ ਕੇ ਮਹਿਲ ਜਿਨ੍ਹਾਂ ਨੂੰ ਅੱਜ ਕੱਲ੍ਹ ਕਿਹਾ ਜਾਂਦਾ, ਸਭ ਤੋਂ ਪਹਿਲਾਂ ਗੁਰੂ ਰਾਮਦਾਸ ਸਾਹਿਬ ਜੀ ਨੇ ਇਹਨਾਂ ਨੂੰ ਵਸਾਇਆ ਸੀ। ਜਾਮ ਜਾਮਨੀ ਜਾਗ੍ਰਿਤ ਪਏ। ਜਦੋਂ ਪਹਿਰ ਰਾਤ ਰਹਿ ਗਈ ਹੈ ਫਿਰ ਆਪ ਜੀ ਜਾਗ ਪਏ ਹਨ। ਸੋਚ ਇਸ਼ਨਾਨ ਆਦ ਸਭ ਕਏ। ਸੋਚਾ ਚਾਰ ਤੋਂ ਬਾਅਦ ਦਾਤਨ ਕੁਰਲਾ ਸਾਰੀ ਕਿਰਿਆ ਕਰਕੇ ਫਿਰ ਇਸ਼ਨਾਨ ਕਰ ਲਿਆ ਹੈ। ਭਏ ਪ੍ਰਕਾਸ਼ ਮਿਟਿਓ ਅੰਧਕਾਰਾ। ਜਦੋਂ ਕਹਿੰਦੇ ਹਨੇਰਾ ਮਿਟ ਗਿਆ ਤੇ ਪ੍ਰਕਾਸ਼ ਹੋ ਗਿਆ, ਚਾਨਣ ਹੋ ਗਿਆ। ਸਰ ਕਾਰਜ ਕੋ ਤਬ ਹੈ ਵਿਚਾਰਾ। ਇਸ ਸਰੋਵਰ ਦਾ ਜਾ ਕੇ ਹੁਣ ਟੱਕ ਲਾਈਏ, ਟੱਪਾ ਲਾਈਏ, ਉਹ ਜਿਹੜਾ ਕੰਮ ਹੈ ਮਹਾਰਾਜ ਨੇ ਚੇਤੇ ਕੀਤਾ। ਬਹੁ ਮਿਸ਼ਟਾਨ ਅਨਾਵਨ ਕੀਨਾ। ਉਹ ਟੱਕ ਲਾਉਣ ਤੋਂ ਪਹਿਲਾਂ ਵੀ ਅਰਦਾਸ ਕਰਨੀ, ਅਰਦਾਸ ਮੈਂ ਮਿੱਠਾ ਚਾਹੀਦਾ, ਬਹੁਤ ਹੀ ਮੰਗਾ ਲਿਆ। ਸਿੱਖਿਅਨ ਤੇ ਉਚਵਾਏ ਸੁਲੀਨਾ। ਸਿੱਖਾਂ ਤੋਂ ਕਹਿ ਕਹਿ ਕੇ ਉਹਨਾਂ ਦੇ ਸਿਰਾਂ ਤੇ ਉਹ ਜਿਹੜਾ ਗੁੜ ਮਿੱਠਾ ਚੁਕਵਾ ਲਿਆ ਹੈ, ਜਿੱਥੇ ਅੱਜ ਕੱਲ੍ਹ ਉਹ ਸੰਤੋਖ ਸਰ ਸਰੋਵਰ ਬਣਿਆ ਹੈ, ਇਹਦਾ ਸਭ ਤੋਂ ਪਹਿਲਾਂ ਗੁਰੂ ਰਾਮਦਾਸ ਸਾਹਿਬ ਜੀ ਨੇ ਟੱਕ ਲਗਵਾਇਆ ਸੀ। ਜਿਵੇਂ ਇਹਦੀ ਕਾਰ ਸੇਵਾ ਆਪ ਜੀ ਨੇ ਸ਼ੁਰੂ ਕਰਵਾਈ ਅਰਦਾਸ ਕਰਕੇ, ਉਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸੁਣ ਲਵਾਂਗੇ। ਉਸ ਤੋਂ ਬਾਅਦ ਫਿਰ ਦੂਸਰੇ ਨੰਬਰ 'ਤੇ ਜਿੱਥੇ ਅੱਜ ਕੱਲ੍ਹ ਇਹ ਦੁੱਖ ਭੰਜਣੀ ਬੇਰੀ ਵਾਲਾ ਸਥਾਨ ਅੰਮ੍ਰਿਤ ਸਰੋਵਰ ਹੈ, ਇੱਥੇ ਗੁਰੂ ਅਮਰਦਾਸ ਸਾਹਿਬ ਜੀ ਦੀ ਨਿਸ਼ਾਨੀਆਂ ਦੱਸਣ ਨਾਲ ਆਪ ਜੀ ਨੇ ਦੁਬਾਰਾ ਟੱਕ ਲਾਇਆ ਸੀ। ਦੂਜੀ ਵਾਰ ਇਹਦੀ ਕਾਰ ਸੇਵਾ ਕੇ ਸ਼ੁਰੂ ਕੀਤੀ ਸੀ, ਉਹ ਲੜੀ ਵਾਰ ਨੂੰ ਪ੍ਰਸੰਗ ਆਪਾਂ ਸਰਵਣ ਕਰਾਂਗੇ। ਹੁਣ ਸਮਾਂ ਹੋਇਆ ਇੱਥੇ ਸਮਾਪਤੀ ਕਰਕੇ ਅਰਦਾਸ ਵੀ ਜੁੜੀਏ। ਭਏ ਪ੍ਰਕਾਸ਼ ਮਿਟਿਓ ਅੰਧਕਾਰਾ। ਸਰ ਕਾਰਜ ਕੋ ਤਬ ਹੈ ਵਿਚਾਰਾ। ਬਹੁ ਮਿਸ਼ਟਾਨ ਅਨਾਵਨ ਕੀਨਾ। ਸਿੱਖਿਅਨ ਤੇ ਉਚਵਾਏ ਸੋ ਲੀਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।